ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸਾਹਿਬ ਜੀਓ ਦੋਹਰਾ ਜਿਹ ਕਰਨਾ ਤੇ ਜਠਰ ਮਹਿ ਅਗਨ ਸਪਰਸ਼ ਨਾ ਹੋ ਜਨਮਤ ਹੀ ਪੁਨ ਜਗ ਰਚਿਓ ਹਿਰਦੈ ਬਿਸਾਰਿਓ ਸੋਇ ਜਿਹ ਕਰੁਣਾ ਤੇ ਜਠਰ ਮਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗ ਜੀ ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦੇ ਸੰਗੀਤ ਦੇ ਨਿਵਾਸ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਗੁਰੂ ਕਾ ਇਤਿਹਾਸ ਪੜ੍ਹਦੇ ਸੁਣਦੇ ਹਾਂ। ਜੋ ਇਤਿਹਾਸ ਸੋਹਣਾ ਛੰਦਾਬੰਦੀ ਵਿੱਚ ਦਸਾਂ ਕਾਵਿ ਦੇ ਨਿਯਮਾਂ ਵਿੱਚ ਸ਼ਰਧਾ ਭਾਵਨਾ ਨਾਲ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਲਿਖਾਇਆ ਹੈ, ਉਸ ਇਤਿਹਾਸ ਨੂੰ ਆਪਾਂ ਪ੍ਰਾਰੰਭ ਕੀਤਾ ਹੈ। ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਨੇ ਸਤਿਗੁਰਾਂ ਦੇ ਮਹਿਮਾ ਦੇ ਮੰਗਲ ਕੀਤੇ, ਫਿਰ ਵਾਹਿਗੁਰੂ ਨਾਮ ਦੀ ਮਹਾਨਤਾ ਦਰਸਾਈ ਵੀ ਸਭ ਤੋਂ ਮਹਾਨ ਹੈ। ਇਸੇ ਤਰ੍ਹਾਂ ਇਸੇ ਨਾਮ ਨੂੰ ਭੁਲਾ ਕੇ ਹੇ ਮਨਾ ਆ ਜਿਹੜੀ ਸੰਸਾਰ ਦੀ ਖੇਡ ਹੈ, ਬਨਾਵਟੀ ਨਕਲੀ ਝੂਠੀ, ਇਹਨੂੰ ਤੂੰ ਸੱਚੀ ਜਾਣ ਕੇ ਅਸਲੀ ਜਾਣ ਕੇ ਇਹਦੇ ਵਿੱਚ ਹੀ ਪਰਚ ਗਿਆ ਹੈ। ਇਹ ਤਾਂ ਇਉਂ ਹੀ ਹੈ ਜਿਵੇਂ ਸੁਪਨੇ ਦੇ ਪਦਾਰਥ ਹੁੰਦੇ ਆ, ਸੁਪਨੇ ਵਿੱਚ ਹੀ ਉਹ ਰਚੇ ਜਾਂਦੇ ਹੈ, ਸੁਪਨੇ ਵਿੱਚ ਹੀ ਇਕੱਠੇ ਕਰੀ ਜਾਂਦਾ ਹੈ ਅਤੇ ਜਦੋਂ ਜਾਗ ਹੀ ਖੁੱਲ ਗਈ ਹੈ ਸਭ ਕੁਛ ਹੀ ਖਤਮ ਹੁੰਦਾ ਹੈ। ਇਸ ਤਰ੍ਹਾਂ ਹੀ ਸੰਸਾਰ ਦੇ ਜਿਹੜੇ ਪਦਾਰਥ ਤੈਨੂੰ ਪ੍ਰਤੱਖ ਦਿਸ ਰਹੇ ਹੈ, ਇਸ ਸੁਪਨੇ ਵਿੱਚ ਜਿਵੇਂ ਪਦਾਰਥ ਰਚੇ ਗਏ ਹੈ ਅਤੇ ਸੰਚੇ ਇਕੱਠੇ ਕੀਤੇ ਹੁੰਦੇ ਉਹਦੇ ਵਾਂਗ ਹੀ ਹੈ। ਉਹ ਜਾਗ ਖੁੱਲ੍ਹਣ ਤੋਂ ਸਭ ਕੁਛ ਖਤਮ ਹੁੰਦਾ ਹੈ। ਇੱਧਰ ਜਦੋਂ ਜਾਊ ਕੋਈ ਵੀ, ਉਸ ਵੇਲੇ ਵੀ ਇਹ ਅਸਲੀ ਨਹੀਂ ਪ੍ਰਤੀਤ ਹੋਣਗੇ, ਵੀ ਇਹ ਸਾਰੇ ਨਾਸਵੰਤੀ ਹੈ। ਜਦੋਂ ਗਿਆਨ ਜਾਗਰਤਾ ਖੁਲਦੀ ਗਿਆਨ ਹੁੰਦਾ ਹੈ, ਅਤੇ ਜੇ ਤੂੰ ਮਨਾ ਕਹੇ ਵੀ ਮੈਨੂੰ ਤਾਂ ਇਹ ਸੱਚੇ ਪ੍ਰਤੀਤ ਹੁੰਦੇ ਹੈ, ਕਾਰਨ ਕੀ ਹੈ? ਕਹਿੰਦੇ ਸੱਚੇ ਪਰਮੇਸ਼ਰ ਨੇ ਸੰਸਾਰ ਬਣਾਇਆ ਹੈ, ਸੱਚੇ ਪਰਮੇਸ਼ਰ ਨੇ ਸੰਸਾਰ ਦੇ ਵਿੱਚ ਪਦਾਰਥ ਬਣਾਏ, ਉਹ ਸੱਚੇ ਦੇ ਬਣਾਉਣੇ ਕਰਕੇ ਸੰਸਾਰ ਵੀ ਅਤੇ ਸੰਸਾਰ ਦੇ ਪਦਾਰਥ ਵੀ ਸੱਚੇ ਹੋ ਕੇ ਤੈਨੂੰ ਸੋਭ ਰਹੇ ਆ, ਦਿਸ ਰਹੇ ਹੈ। ਹੈ ਸਾਰੇ ਨਾਸਵੰਤ, ਝੂਠੇ ਮੂਠੇ, ਬਨੋਟੀ। ਇਸ ਕਰਕੇ ਅਸਲੀ ਹੈ ਵਾਹਿਗੁਰੂ ਅਤੇ ਉਹਦਾ ਨਾਮ, ਉਹਦੇ ਨਾਲ ਤੂੰ ਜੁੜ। ਇਸ ਤਰ੍ਹਾਂ ਵਾਹਿਗੁਰੂ ਨਾਮ ਨਾਲ ਜੁੜਨ ਵਾਸਤੇ ਸੰਸਾਰ ਨੂੰ ਝੂਠਾ ਦੱਸ ਕੇ ਮਨ ਨੂੰ ਸਮਝਾਇਆ ਬੁਝਾਇਆ ਕਵੀ ਨੇ। ਉਹ ਆਪਣੇ ਮਨ ਨੂੰ ਕਿਹਾ, ਅਤੇ ਮਨ ਹੁਣ ਸਾਡੇ ਅੰਦਰ ਵੀ ਹੈਗਾ ਹੈ। ਇਸ ਕਰਕੇ ਉੱਤਮ ਵਕਤੇ ਦੁਆਰਾ ਉਪਦੇਸ਼ ਦਿੱਤਾ ਹੈ। ਇੱਕ ਹੁੰਦਾ ਉੱਤਮ ਵਕਤਾ, ਇੱਕ ਮੱਧਮ ਵਕਤਾ, ਇੱਕ ਹੁੰਦਾ ਕਨਿਸ਼ਟ ਵਕਤਾ। ਉੱਤਮ ਵਕਤਾ ਹੈ ਜੋ ਕੁਛ ਕਹੇ ਆਪਣੇ ਮਨ ਰਾਹੀਂ ਕੁਛ ਕਹੇ, ਆਪਣੇ ਆਪ ਨੂੰ ਆਖੇ। ਉਹਦਾ ਮਤਲਬ ਕਹਿਣ ਦਾ ਹੁੰਦਾ ਆਪਣੇ ਆਪ ਨੂੰ ਦੂਜਿਆਂ ਨੂੰ ਸਮਝਾਉਣ ਵਾਸਤੇ। ਅਤੇ ਮੱਧਮ ਹੁੰਦਾ ਹੈ ਜਿਹੜਾ ਕੋਈ ਉਹ ਸੰਬੋਧਨ ਕਰੇ ਦੂਜਿਆਂ ਨੂੰ, ਵੀ ਤੁਸੀਂ ਆਹ ਨਹੀਂ ਕਰਨਾ, ਉਹ ਨਹੀਂ ਕਰਨੀ ਹੈ, ਗੁਰਮਤਿ ਇਉਂ ਕਹਿੰਦੀ ਹੈ। ਜਿਵੇਂ ਕਥਾ ਕੀਰਤਨ ਕਰਨ ਵਾਲੇ ਵਿਆਖਿਆ ਕਰਦੇ ਆ ਨਾ, ਕਥਾ ਕਰਦੇ ਆ, ਦੂਜਿਆਂ ਨੂੰ ਦੱਸਦੇ ਵੀ ਇਉਂ ਕਰੋ, ਆਹ ਨਾ ਕਰੋ। ਇਹ ਹੈ ਮੱਧਮ ਵਕਤੇ। ਤੀਜੇ ਹੁੰਦੇ ਕਨਿਸ਼ਟ, ਸਭ ਤੋਂ ਨੀਵੇਂ ਦਰਜੇ ਦੇ, ਜਿਹੜਾ ਕਿਸੇ ਦਾ ਨਾਂ ਲੈ ਕੇ ਕਥਨ ਕਰਨ, ਅਤੇ ਜਾਂ ਉਹਨਾਂ ਨੂੰ ਧਾਲ ਕੇ ਕਹਿਣ ਵੀ ਤੂੰ ਕਰਦਾ ਕਿ ਨਹੀਂ ਕਰਦਾ, ਨਹੀਂ ਤਾਂ ਮਾਰੂੰ ਟੰਬਾ ਤੇਰੇ, ਤੈਨੂੰ ਸੋਧਾ ਲਾਊਂ ਮੈਂ, ਅਤੇ ਜਮਾਂ ਹੀ ਆ ਦੁਨੀਆ 'ਤੇ ਤੈਨੂੰ ਅਗਲੇ ਪਾਸੇ ਭੇਜ ਦੂੰਗਾ ਜੇ ਨਹੀਂ ਮੰਨਦਾ ਤਾਂ। ਅਜੇ ਪਿੱਛੇ ਇਸ ਤਰ੍ਹਾਂ ਚੱਲਿਆ ਸੀ ਨਾ, ਠਕ ਠਕਾ ਜਿਹਾ, ਉਹ ਕਹਿੰਦੇ ਸ਼ਰਾਬ ਛੱਡ ਦੇ ਕਿ ਨਹੀਂ, ਅਤੇ ਆਹ ਤੁਸੀਂ ਕਰੋਗੇ ਤੰਬਾਕੂ ਪੀਓਗੇ, ਅਸੀਂ ਗਾਂ ਨਗਾਰਿਆਂਗੇ। ਅਤੇ ਉਹ ਹੈ ਕਿਸੇ ਨੂੰ ਤਾੜ ਕੇ ਘੂਰ ਕੇ ਉਪਦੇਸ਼ ਦੇਣਾ ਵੀ ਹੜ ਜਾ, ਨਹੀਂ ਤਾਂ ਫਿਰ ਐਂ ਕਰ ਦਿਆਂਗੇ, ਧਮਕੀ ਦੇਣੀ। ਇਹਨੂੰ ਸਿਆਣਿਆਂ ਨੇ ਕੋਈ ਬਹੁਤਾ ਚੰਗਾ ਨਹੀਂ ਸਮਝਿਆ। ਇਹ ਹੈ ਵੀ ਕਨਿਸ਼ਟ ਵਕਤਾ, ਜਿਹੜੇ ਇਸ ਤਰ੍ਹਾਂ ਧਮਕੀ ਦੇ ਕੇ ਜਾਂ ਤਾੜ ਫਾੜ ਕੇ ਕਿਸੇ ਨੂੰ ਮਨਾਉਂਦਾ, ਕਹਿੰਦਾ, ਉਸ ਰਸਤੇ ਚਲਾਉਂਦਾ ਹੈ, ਭਾਵੇਂ ਠੀਕ ਹੈ, ਵੀ ਉਹ ਮਾੜਾ ਤਾਂ ਨਹੀਂ ਕਹਿੰਦਾ, ਵੀ ਤੂੰ ਨਾ ਤੰਬਾਕੂ ਪੀਆ ਕਰ, ਸ਼ਰਾਬ ਨਾ ਪੀਆ ਕਰ, ਨਾਸ ਨਾ ਖਾਇਆ ਕਰ, ਧੋਖੇ ਠੱਗੀ ਨਾ ਮਾਰਿਆ ਕਰ। ਪਰ ਫਿਰ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ ਨਾ, ਉਹ ਤਾਂ ਪ੍ਰੇਮ ਪਿਆਰ ਵਾਲਾ ਹੀ ਹੈ ਨਾ। ਗੁਰੂ ਨਾਨਕ ਸਾਹਿਬ ਜੀ ਨੇ ਸਿਧਾਂਤਾਂ ਨਾਲ ਸਾਰੀ ਜਿਹੜੀ ਵਿਚਾਰ ਹੈ, ਕੋਈ ਲੜਾਈ ਪੜ੍ਹਾਈ ਵਾਲੀ ਥੋੜ੍ਹੋ ਕੀਤੀ ਹੈ, ਉਹ ਵਿਚਾਰ ਨਾਲ ਹੀ, ਵਿਚਾਰ ਦੀ, ਗਿਆਨ ਦੀ ਤਲਵਾਰ, ਗਿਆਨ ਦਾ ਖੰਡਾ ਚਲਾਉਂਦੇ ਰਹੇ। ਜਦੋਂ ਚੜ੍ਹ ਚੜ੍ਹ ਆਉਂਦੇ ਸੀ, ਮਰਦਾਨੇ ਨੂੰ ਜ਼ਰੂਰ ਗੁੱਸਾ ਆਇਆ ਸੀ। ਉਹ ਕਹਿੰਦਾ, ਮਹਾਰਾਜ ਦੇਖੋ, ਤੁਸੀਂ ਸਮਝਾਉਂਦੇ ਐਵੇਂ ਚੜ੍ਹ ਚੜ੍ਹ ਆਉਂਦੇ, ਲੜਨ ਨੂੰ ਆਉਂਦੇ, ਮੈਨੂੰ ਮਹਾਰਾਜਾ ਹੁਕਮ ਕਰੋ, ਇੱਕ ਦੋ ਨੂੰ ਮੈਂ ਚੱਡੇ ਗਾਟੇ ਕਰ ਦਿੰਦਾ, ਲੱਤਾਂ ਤੋਂ ਫੜ ਕੇ ਲੱਤਾਂ ਤਾਂ ਕਰਦਾ ਸਿੱਟ ਦਿੰਦਾ, ਬਸ ਆਪੇ ਹਟ ਜਾਣਗੇ। ਮਹਾਰਾਜ ਕਹਿੰਦੇ, ਨਹੀਂ ਵੀ ਮਰਦਾਨੇ, ਇਹ ਨਹੀਂ ਕਰਨਾ ਹੈ, ਇਹ ਸਾਡਾ ਮਤ ਨਹੀਂ ਹੈ, ਸਾਡਾ ਇਹ ਵੀ ਗਿਆਨ ਦੀ ਤਲਵਾਰ, ਗਿਆਨ ਦਾ ਖੰਡਾ ਚਲਾਉਣਾ ਹੈ, ਵਿਚਾਰ ਨਾਲ ਇਹਨਾਂ ਨੂੰ ਨਿਰੁੱਤਰ ਕਰਨਾ ਹੈ। ਉਹਦੇ ਨਾਲ ਵੇਖ ਲਓ, ਉਹ ਸਾਰੇ ਘਰ ਘਾਇਲ ਹੋ ਗਏ, ਜ਼ਖਮੀ ਹੋ ਗਏ। ਅਤੇ ਉਹ ਅਖੀਰ 'ਤੇ ਲਿਖਿਆ ਭਾਈ ਗੁਰਦਾਸ ਜੀ ਨੇ, ਸਿੱਧ ਬੋਲਣ ਸੋ ਬਚਨ। ਕਿੱਥੇ ਤਾਂ ਅਰੇ ਮਾਈ ਮੁੰਡਾ ਕਹਿੰਦੇ ਸੀ, ਗਾਲਾਂ ਦਿੰਦੇ ਸੀ, ਆਪਣੇ ਮਾਂ ਦੇ ਸਿਰ ਨੂੰ ਮੰਨਣ ਵਾਲੇ ਹੋਏ। ਇਹ ਗਾਲ ਹੈ ਸਿੱਧਾ ਨਾਥਾਂ ਦੀ, ਹੁਣ ਤਾਂ ਆਪੇ ਹੀ ਮਨਾਈ ਜਾਂਦੀ ਨਾ ਮਾਈਆਂ ਮੁੰਡਿਆਂ ਦੀਆਂ, ਇਹ ਕਹਿੰਦੇ ਬਾਹਣੇ ਔਖੇ ਆ, ਜੂਆਂ ਪੈ ਜਾਂਦੀਆਂ ਜੀ, ਫੋੜੇ ਹੋ ਜਾਂਦੇ, ਉਹ ਕਹਿੰਦੇ ਸਿਰ ਦੁਖਦਾ ਜੀ, ਅਤੇ ਦੂਜਿਆਂ ਦਾ ਤਾਂ ਨਹੀਂ ਦੇਖਦਾ, ਤੇਰੇ ਦਾ ਹੀ ਨੁਖਦਾ। ਸੋ ਇਸ ਤਰ੍ਹਾਂ ਉਹ ਵੀ ਕਹਿੰਦਾ ਜੀ ਨਹੀਂ ਇਹ ਭਾਰੇ ਹੈ ਜੀ, ਇਹ ਮੇਰਾ ਇਹਦੇ ਨਾਲ ਸਿਰ ਦੁਖਣ ਲੱਗ ਜਾਂਦਾ, ਲੱਤਾਂ ਬਾਹਾਂ ਨਾਲ ਦੀ ਹੋਰ ਤਾਂ ਨਹੀਂ, ਜਿਹੜਾ ਕੋਈ 18 ਕਿਲੋ ਦੀ ਤੂੰ ਡੂਬ ਚੁੱਕੀ ਫਿਰਦਾ ਉਹਦੇ ਨਾਲ ਨਹੀਂ ਦੁਖਦਾ ਹੈ, ਉਹ ਇੱਕ ਬਹਾਨੇ ਹੈ ਸਿਰ ਦੁਖਦਾ ਜੀ, ਸਿਰ ਨੂੰ ਕੋਈ ਮੀਟਰ ਤਾਂ ਹੈ ਨਹੀਂ ਜਿਹਦੇ ਨਾਲ ਦੇਖ ਲਵੇ ਅਗਲਾ, ਤਾਂ ਬੁਖਾਰ ਦਾ ਤਾਂ ਹੈਗਾ ਨਾ, ਉਹ ਤਾਂ ਝੱਟ ਦੱਸ ਦਿੰਦੇ ਡਾਕਟਰ ਵੀ 105 ਹੈ ਜਾਂ 104 ਜਾਂ 3 ਹੈ ਜਾਂ ਨਹੀਂ ਹੈਗਾ ਸਿਰ ਦੁਖਦਾ, ਤੁਸੀਂ ਕਹਿ ਦਿਓ ਉਹਦਾ ਕੋਈ ਮੀਟਰ ਨਹੀਂ ਹੈਗਾ, ਕੋਈ ਨਹੀਂ ਦੱਸ ਸਕਦਾ ਹੈ ਵੀ ਦੁਖਦਾ ਕਿ ਨਹੀਂ ਦੁਖਦਾ। ਸੋ ਇਸ ਤਰ੍ਹਾਂ ਜਾਣੀ ਉਹ ਸਿੱਧਨਾਥ ਮਹਾਰਾਜ ਨੂੰ ਗਾਲ ਦਿੰਦੇ ਸੀ ਵੀ ਆਪਣੇ ਮਾਂ ਦਾ ਸਿਰ ਮੂੰਹ ਮੰਨਣ ਵਾਲੇ, ਅਤੇ ਸੁਣ ਸਾਡੇ ਨਾਲ ਗੱਲ ਕਰ, ਅਤੇ ਗੁਰੂ ਮਹਾਰਾਜ ਜੀ ਫਿਰ ਵੀ ਉਹ ਕੋਈ ਨਹੀਂ, ਉਹਨਾਂ ਨੂੰ ਪ੍ਰੇਮ ਨਾਲ ਹੀ ਕਹਿੰਦੇ ਸੀ, ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ, ਦਿਸ ਆ ਗਹਿ ਰਹਿ ਰਾਸ ਹਮਾਰੀ ਸੱਚਾ ਪਰ ਅਪਾਰੋ, ਵੀ ਜਿੰਨੇ ਸਿੱਧ ਹੈ ਉਹ ਆਪੋ ਆਪਣੇ ਵੱਖਰੇ ਵੱਖਰੇ ਆਸਣ ਲਾ ਕੇ ਬੈਠੇ ਹੈ, ਕੋਈ ਮਿਰਗਸ਼ਾਲਾ 'ਤੇ ਬੈਠਾ, ਕੋਈ ਸ਼ੇਰ ਦੀ ਖੱਲ 'ਤੇ ਬੈਠਾ, ਅਤੇ ਕੋਈ ਇਸੇ ਤਰ੍ਹਾਂ ਮਿੱਟੀ ਦਾ ਥੋੜ੍ਹਾ ਜਿਹਾ ਬਣਾ ਕੇ ਬੈਠਾ ਹੈ, ਉਹ ਡੋਡੀ ਜਿਹੋ ਜਿਹਾ ਕਿਸੇ ਨੂੰ ਆਸਣ ਚੰਗਾ ਲੱਗਦਾ ਉਹ ਬਣਾ ਕੇ ਬੈਠੇ ਸੀ। ਅਤੇ ਮਹਾਰਾਜ ਨੇ ਕਿਹਾ ਸਿੱਧ ਸਭਾ ਜੈਕਾਰ, ਵੀ ਸਿੱਧਾਂ ਦੀ ਜਿਹੜੀ ਸਭਾ ਹੈ ਨਮਸਕਾਰ ਹੈ। ਉਹ ਕਹਿਣ ਲੱਗੇ ਜੀ ਇਹ ਤਾਂ ਮਰਜ਼ਾਦਾ ਨਹੀਂ ਹੈ, ਤੁਸੀਂ ਠੀਕ ਨਹੀਂ ਕੀਤਾ ਹੈ। ਕਹਿੰਦੇ ਜੀ ਮਰਜ਼ਾਦਾ ਕਿਵੇਂ, ਸਾਰੇ ਤੁਸੀਂ ਇਕੱਠੇ ਬੈਠੇ ਹੋ, ਸਾਰਿਆਂ ਨੂੰ ਕਹਿ ਦਿੱਤਾ ਸਿੱਧਾਂ ਦੀ ਸਭਾ ਨੂੰ ਨਮਸਕਾਰ ਹੈ, ਕਹਿੰਦੇ ਤਾਂ ਪਲਾਹ ਸੋਟਾ ਮਾਰਿਆ ਤੁਸੀਂ, ਨਹੀਂ ਕਹਿੰਦੇ ਅਸੀਂ ਅੱਡੋ ਅੱਡੀ ਬੈਠੇ ਸੀ, ਅੱਡੋ ਅੱਡੀ ਮੱਠਾ ਗਿਆ, ਅੱਡੋ ਅੱਡੀ ਨਮਸਕਾਰ ਕਰਨੀ ਸੀ। ਜਦੋਂ ਕਹਿੰਦੇ ਵੀ ਨੇ ਤਾਂ ਚਲੋ ਤੁਸੀਂ ਸਾਧਨਾ ਕੀਤੀ ਹੈ ਅਤੇ ਇਸ ਕਰਕੇ ਤੁਹਾਡਾ ਲਿਬਾਸ ਜਾਣ ਕੇ ਤੁਹਾਨੂੰ ਅਸੀਂ ਸਿੱਧ ਜਾਣ ਕੇ ਸਾਧੂ ਜਾਣ ਕੇ ਨਮਸਕਾਰ ਕੀਤੀ ਹੈ, ਕਹਿ ਦਿੱਤਾ ਹੈ, ਜੇ ਤੁਸੀਂ ਨਹੀਂ ਕਬੂਲ ਕਰਦੇ ਤਾਂ ਅਸੀਂ ਫਿਰ ਤੁਹਾਨੂੰ ਨਮਸਕਾਰ ਕਰਦੇ ਹੀ ਨਹੀਂ ਹੈ। ਕਹਿੰਦੇ ਫਿਰ ਕਹਿੰਦੇ ਤਿਸ ਅੱਗੇ ਰਹਿ ਰਾਸ ਹਮਾਰੀ, ਸਾਡੇ ਅੱਗੇ ਨਹੀਂ ਸਾਡੀ, ਕਹਿੰਦੇ ਉਹ ਪਰਮੇਸ਼ੁਰ ਅੱਗੇ ਸਾਡੀ ਬੇਨਤੀ ਹੈ, ਉਹਨੂੰ ਮੱਥਾ ਟੇਕਦੇ ਜੇ ਸੱਚਾ ਪਰਪਾਰ ਹੈ, ਫਿਰ ਉਹ ਜਿਹਨੇ ਮੱਥਾ ਨਹੀਂ ਮੰਨਦੇ ਤੁਸੀਂ ਸਾਡਾ, ਅਸੀਂ ਪਰਮੇਸ਼ੁਰ ਨੂੰ ਮੱਥਾ ਟੇਕ ਦਿੰਦੇ ਹਾਂ, ਪਰਮੇਸ਼ੁਰ ਨੂੰ ਮੱਥਾ ਟੇਕ ਤਾਂ ਸਾਰਿਆਂ ਨੂੰ, ਹਾਥੀ ਦੀ ਪੈੜੋ ਜੇ ਸਾਰੇ ਆ ਜਾਂਦੇ ਆ ਫਿਰ ਇਹ ਤੁਸੀਂ ਜਾਓ। ਉਹਦੇ ਵਿੱਚ ਮਹਾਰਾਜ ਨੂੰ ਜਦੋਂ ਐਂ ਕਹਿਤਾ ਵੀ ਅਸੀਂ ਪਰਮੇਸ਼ੁਰ ਨੂੰ ਮੱਥਾ ਟੇਕ ਤੁਹਾਨੂੰ ਟੇਕਦੇ ਹੀ ਨਹੀਂ, ਫਿਰ ਕੀ ਕਰਨ, ਉਹ ਨਿਰੰਤਰ ਹੋ ਗਏ ਹੈ। ਸੋ ਇਸ ਤਰ੍ਹਾਂ ਜਾਣੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮਤ ਹੈ ਇਹ ਪ੍ਰੇਮ ਪਿਆਰ ਵਾਲਾ ਹੈ, ਜਿੱਥੇ ਕਿੱਥੇ ਆਪ ਜੀ ਗਏ ਵੇਖ ਲਓ ਕਿਸੇ ਦੇ ਡਾਂਗ ਡੂਸਾ ਤਾਂ ਨਹੀਂ ਮਾਰਿਆ, ਲੜਾਈ ਤਾਂ ਨਹੀਂ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ, ਭਾਵੇਂ ਆਪ ਜੀ ਨੂੰ ਕਈਆਂ ਨੇ ਉਹ ਪੱਥਰ ਵੀ ਮਾਰੇ ਜਾਂ ਪੱਥਰ ਵੱਡਾ ਸਾਰਾ ਖਾਤਾ ਟੱਪਕ ਪੁੱਟ ਕੇ ਉਹਦੇ 'ਤੇ ਪੱਥਰ ਰੱਖ ਕੇ ਹੇਠਾਂ ਦਬਾ ਤਾ ਮਹਾਰਾਜ ਨੂੰ, ਜਾਂ ਜਾ ਕੇ ਪਾਣੀ ਵਿੱਚ ਡੁੱਬਣ ਦੀ ਕੋਸ਼ਿਸ਼ ਕੀਤੀ, ਅਗਨੀ ਵਿੱਚ ਵੀ ਸੁੱਟਿਆ ਮਹਾਰਾਜ ਨੂੰ ਅੱਗ, ਚਾਰ ਸਫੇਲ ਲੱਕੜਾਂ ਰੱਖ ਕੇ ਸਾੜਨ ਦੀ ਕੋਸ਼ਿਸ਼ ਕੀਤੀ, ਔਰ ਰਾਖਸ਼ ਇਹੋ ਜਿਹਾ ਕੁਛ ਕਰਦੇ ਰਿਹਾ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਪ੍ਰਸੰਗ ਆਉਂਦੇ ਆ, ਇਹਦੇ ਵਿੱਚ ਵੀ ਜਿਹੜਾ ਆਪਾਂ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਪੜ੍ਹਨਾ ਸ਼ੁਰੂ ਕੀਤਾ, ਇਹ ਸਾਰਾ ਪ੍ਰਸੰਗ ਆ ਜਾਣੇ ਸਿੱਧਾਂ ਨਾਥਾਂ ਦੇ ਰਾਖਸ਼ਾਂ ਦੇ ਵੀ। ਸੋ ਇਸ ਕਰਕੇ ਗੁਰੂ ਮਹਾਰਾਜ ਨੇ ਵੀ ਇਹ ਜਿਹੜਾ ਉਪਦੇਸ਼ ਹੈ ਪ੍ਰੇਮ ਪਿਆਰ ਨਾਲ ਦਿੱਤਾ ਹੈ। ਸੋ ਇਸੇ ਤਰ੍ਹਾਂ ਕਵੀ ਵੀ ਆਪਣੇ ਮਨ ਨੂੰ ਉੱਤਮ ਭਗਤ ਵੀ ਕਰ ਰਿਹਾ ਹੈ, ਵੀ ਇਹ ਮਨਾ ਜਿਸ ਦੀ ਕਿਰਪਾ ਦੇ ਨਾਲ ਤੈਨੂੰ ਅਗਨੀ ਜਿਹੜੀ ਸ਼ੋਅ ਨਹੀਂ ਹੋਈ ਹੈ, ਕਹਿੰਦੇ ਸ਼ੋਅ ਨਹੀਂ ਸਕੀ ਹੈ, ਅਜੇ ਪੇਟ ਦੀ ਅਗਨੀ ਜਿੱਥੇ ਰੁੜ ਕਰਦੇ ਸਭ ਕੁਝ ਪੱਛਮੀ ਪੂਤ ਹੋ ਜਾਂਦੇ ਹੈ, ਉੱਥੇ ਦੇਖ ਤੇਰਾ ਸਰੀਰ ਕਿਹੋ ਜਿਹਾ ਕੋਮਲ ਸੀ, ਨਰਮ ਸੀ, ਵਾਹਿਗੁਰੂ ਦੀ ਕਿਰਪਾ ਕਰਕੇ ਪੇਟ ਦੀ ਅਗਨੀ ਵਿੱਚ ਤੈਨੂੰ ਸ਼ੋਅ ਹੋ ਨਹੀਂ ਨਾ ਸਕੀ, ਤੇਰਾ ਇਹਨੂੰ ਕੋਈ ਚਮੜੀ ਨੂੰ ਦਾਗ ਨਹੀਂ ਲੱਗਿਆ ਹੈ, ਕੋਈ ਸੜੀ ਨਹੀਂ ਦਹੀ। ਕਹਿੰਦੇ ਦੇਖ ਮਨਾ ਜਨਮਤ ਹੀ ਪੁਨ ਜਾਗਰ ਜੀਓ, ਜਨਮਦਿਆਂ ਸਾਰ ਹੀ ਉਹਨਾਂ ਫਿਰ ਤੂੰ ਕਹਿੰਦੇ ਸੰਸਾਰ ਦੇ ਵਿੱਚ ਰਚ ਗਈਆਂ, ਸੰਸਾਰ ਵਿੱਚ ਲੱਗ ਗਿਆ ਹੈ। ਹਿਰਦੈ ਵਿਸਾਰਿਓ ਸੋ, ਉਸ ਪਰਮੇਸ਼ਰ ਨੂੰ ਹਿਰਦੇ ਵਿੱਚ ਤੂੰ ਭੁਲਾ ਦਿੱਤਾ, ਜਿਸ ਵੇਲੇ ਤੂੰ ਮਾਤਾ ਦੇ ਪੇਟ ਵਿੱਚ ਸੀ, ਉਧਰ ਵਿੱਚ ਸੀ, ਉਦੋਂ ਤਾਂ ਤੂੰ ਕਹਿੰਦਾ ਸੀ ਪਰਮੇਸ਼ਰ ਮੇਰੀ ਰੱਖਿਆ ਕਰ, ਤੂੰ ਮੈਨੂੰ ਇਹ ਕਾਲ ਕੋਠੜੀ ਤੋਂ ਬਾਹਰ ਕੱਢ, ਮੈਂ ਤੈਨੂੰ ਕਦੇ ਨਹੀਂ ਭੁਲਾਵਾਂਗਾ, ਤੇਰੇ ਹੀ ਚਿੰਤਨ ਕਰਾਂਗਾ, ਤੇਰੇ 'ਤੇ ਸਾਰੀ ਜ਼ਿੰਦਗੀ ਲਾ ਦਿਆਂਗਾ। ਇਸ ਕਰਕੇ ਜੈਸੇ ਜਨਮ ਜਠਨ ਮੈਂ ਰਹਿਤਾ ਰਹਿਤਾ ਨਾਮ ਆਧਾਰ, ਵੀ ਨਾਮ ਦੇ ਆਸਰੇ ਬੱਚਿਆ ਰਹਿੰਦਾ ਹੈ। ਕਹਿੰਦੇ ਉਹ ਜਨਮ ਦੇ ਅਨੁਸਾਰ ਸੰਸਾਰ ਵਿੱਚ ਤੂੰ ਰਚ ਗਿਆ, ਇੱਧਰ ਜੁੜ ਗਿਆ ਹਿਰਦੇ ਵਿੱਚੋਂ, ਜਿਹੜਾ ਪਰਮੇਸ਼ਰ ਨੂੰ ਤੂੰ ਪੇਟ ਵਿੱਚ ਚੇਤੇ ਕਰਦਾ ਉਹਨੂੰ ਜਮਾ ਹੀ ਭੁਲਾ ਦਿੱਤਾ। ਮਨਾ ਜੋ ਪਈ ਜੇ ਕਰੁਣਾ ਤੇ ਰੂਪ ਵਨੂਪਾ, ਫਿਰ ਜਿਸ ਵਾਹਿਗੁਰੂ ਦੀ ਕਿਰਪਾ ਕਰਕੇ, ਉਹ ਕਿਰਪਾ ਕਰਕੇ ਜਿਹੜਾ ਅਨੂਪਮ ਸੁੰਦਰ ਸਰੂਪ ਤੈਨੂੰ ਪ੍ਰਾਪਤ ਹੋਇਆ ਹੈ, ਤੇਹ ਤਜ ਪਰਿਓ ਅੰਧ ਜੋ ਕੂਪਾ, ਉਸ ਪਰਮੇਸ਼ਰ ਨੂੰ ਤੂੰ ਛੱਡ ਕੇ ਜਿਹੜਾ ਅੰਨਾ ਖੂਹ ਹੈ ਸੰਸਾਰ ਹੈ, ਅੰਨਾ ਖੂਹ ਜਿਹੜਾ ਸੰਸਾਰ ਦਾ ਮੋਹ ਹੈ, ਪਦਾਰਥਾਂ ਦਾ ਮੋਹ, ਪੁੱਤਰ ਧੀਆਂ ਦਾ ਮੋਹ, ਇਹਦੇ ਵਿੱਚ ਤੂੰ ਡਿੱਗ ਪਿਆ ਹੈ, ਇਹਨਾਂ ਵਿੱਚ ਫਸ ਗਿਆ ਹੈ, ਸਭ ਕੁਛ ਇਹਨਾਂ ਨੂੰ ਸਮਝੀ ਬੈਠਾ ਹੈ। ਇੱਕ ਤਾਂ ਹੁੰਦਾ ਨਾ ਜਿਹਦੇ ਵਿਚਾਰ ਛਪੇਰੇ ਮੌਨ ਮੂਨ ਜੀ ਬਣੀ ਹੋਵੇ, ਅਤੇ ਉਹਦੇ ਵਿੱਚ ਮਨੁੱਖ ਝਟਪਟ ਨਹੀਂ ਡਿੱਗਦਾ, ਕੋਈ ਜਾਣ ਬੁੱਝ ਕੇ ਛਾਲ ਮਾਰੇ ਤਾਂ ਫਿਰ ਮੈਂ ਡਿੱਗਣਾ ਹੀ ਹੈ। ਇੱਕ ਹੁੰਦਾ ਜੰਗਲ ਦੇ ਵਿੱਚ ਖੂਹ, ਜਿਹਦੇ ਉਹ ਚਾਰ ਛਪੇਰੇ ਮੌਨ ਜਾਣਾ ਬਣਿਆ ਹੋਵੇ, ਪੜਦਾ ਜਾਣਾ ਉੱਚਾ ਉੱਚਾ ਕੀਤਾ ਹੋਵੇ, ਅਤੇ ਇਸੇ ਤਰ੍ਹਾਂ ਉਹਦੇ ਵਿੱਚ ਕੱਕੰਡੇ ਡਿੱਡ ਗਏ ਹੋਣ, ਅਤੇ ਉਹਦੇ ਵਿੱਚ ਜਾ ਕੇ ਕੋਈ ਡਿੱਗ ਪਵੇ, ਉਹਨੂੰ ਕਹਿੰਦੇ ਅੰਨੇ ਖੂਹ 'ਚ ਡਿੱਗ ਪਿਆ ਬਈ, ਉਹ ਕੁਦਰਤੀ ਕੋਈ ਭੇਡਾਂ ਬੱਕਰੀਆਂ ਵਾਲੇ ਕੋਈ ਮੱਝਾਂ ਵਾਲੇ ਉੱਥੇ ਚਲੇ ਜਾਣ, ਉਹ ਭਾਵੇਂ ਦਇਆ ਕਰਕੇ ਉਹਨੂੰ ਕੱਢ ਲੈਣ, ਨਹੀਂ ਤਾਂ ਅੰਨਾ ਖੂਹ ਹੈ ਉੱਥੇ ਕੋਈ ਨਹੀਂ, ਹਨੇਰੇ 'ਚ ਉਹਨੂੰ ਦਿਸਦਾ ਹੀ ਨਹੀਂ ਹੁੰਦਾ। ਇਸ ਕਰਕੇ ਹਨੇਰੇ ਵਾਲੇ ਖੂਹ ਡਿੱਗਿਆ ਹੋਇਆ ਮਨੁੱਖ ਫਿਰ ਉੱਥੇ ਹੀ ਬਸ ਖਤਮ ਹੋ ਜਾਂਦਾ। ਇਸ ਤਰ੍ਹਾਂ ਕਹਿੰਦੇ ਅੰਨਾ ਖੂਹ ਹੈ ਮੋਹ, ਇਹਦੇ ਵਿੱਚ ਤੂੰ ਡਿੱਗ ਪਿਆ, ਇਹ ਮੋਹ ਦੇ ਵਿੱਚੋਂ ਤੂੰ ਹੁਣ ਨਿਕਲ ਨਹੀਂ ਸਕਦਾ ਹੈ। ਜਿਸ ਕਰਨਾ ਸਭ ਦਏ ਪਦਾਰਥ, ਜਿਸ ਵਾਹਿਗੁਰੂ ਦੀ ਕਿਰਪਾ ਨੇ ਤੈਨੂੰ ਸਾਰੇ ਤਰ੍ਹਾਂ ਤਰ੍ਹਾਂ ਦੇ ਛਕਣ ਛਕਾਉਣ ਲਈ ਪਦਾਰਥ ਬਖਸ਼ੇ ਹਨ, ਦਿੱਤੇ ਹਨ, ਤਿਸ ਤਜ ਫਿਰਤ ਵਿਸ਼ੈ ਕੇ ਸਵਾਰ, ਮਨ ਤੂੰ ਕਿਹੋ ਜਿਹਾ ਬੇਈਮਾਨ ਬਣ ਗਿਆ, ਗਿਆਨੀ ਬਣ ਗਿਆ, ਉਸ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਵਿਸ਼ੇ ਵਿਕਾਰ ਹੈ ਇਹਨਾਂ ਦੇ ਸਵਾਰਥ ਲਈ, ਇਹਨਾਂ ਦੇ ਮਤਬਲ ਲਈ ਤੂੰ ਘੁੰਮ ਰਿਹਾ ਫਿਰ ਰਿਹਾ, ਇੱਥੋਂ ਵੀ ਮੈਨੂੰ ਵਿਸ਼ੇ ਪ੍ਰਾਪਤ ਹੋ ਜਾਣ, ਇੱਥੋਂ ਵੀ ਵਿਸ਼ਿਆਂ ਦਾ ਸੁੱਖ ਮਿਲ ਜਾਏ, ਇੱਥੋਂ ਵੀ ਨੰਨ ਮਿਲ ਲਏ, ਉੱਥੋਂ ਫਿਰੀ ਜਾਨਾ ਕੇ ਖਾਨਾ ਫਿਰਦਾ ਹੈ। ਮਨ ਮੂਰਖ ਅਜਹੂ ਨਹਿ ਜਾਣਤ, ਇਹ ਮੂਰਖ ਮਨ ਵੇਖ ਤੂੰ ਅਜੇ ਵੀ ਜਾਣਦਾ ਨਹੀਂ, ਸਮਝਦਾ ਨਹੀਂ ਹੈ, ਜਿਸ ਕਰਨਾ ਤੇ ਸਭ ਤੁਝ ਮਾਨਤ, ਪਰਮੇਸ਼ਰ ਦੀ ਕਿਰਪਾ ਕਰਕੇ ਸਾਰੇ 84 ਲੱਖ ਜੀਵ ਦੇ ਜਿੰਨੇ ਛੋਟੇ ਵੱਡੇ ਜੀਵ ਜੰਤ ਸਰੀਰ ਧਾਰੇ ਹੈ, ਤੈਨੂੰ ਮੰਨਦੇ ਪੂਜਦੇ ਹੈ, ਤੈਨੂੰ ਸਤਿਕਾਰ ਦਿੰਦੇ, ਇਸ ਧਰਤੀ ਮੈਂ ਤੇਰੀ ਸਿਖਦਾਰੀ 84 ਲੱਖ ਜੂਨ ਉੱਤਮ ਜਨ ਸੋ ਮਾਨਸ ਦੇ ਹੀ ਹੈ ਨਾ, ਇਸ ਕਰਕੇ ਸਾਰੇ ਹਾਥੀ ਸ਼ੇਰ ਤੈਨੂੰ ਮੰਨਦੇ, ਤੇਰੀ ਈਨ ਮੰਨਦੇ, ਤੇਰਾ ਭੈ ਖਾਂਦੇ ਹਨ, ਇਸੇ ਤਰ੍ਹਾਂ ਸਾਰੇ ਦੇਵੀ ਦੇਵਤੇ ਵੀ ਤੈਨੂੰ ਮੰਨਦੇ ਹੈ, ਕਿਉਂਕਿ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਇਹ ਮਨੁੱਖਾ ਦੇਹ ਨੂੰ ਦੇਵਤੇ ਵੀ ਯਾਦ ਕਰਦੇ ਆ, ਮੰਨਦੇ ਵੀ ਜੇ ਕਿਤੇ ਹੁਣ ਮਿਲ ਜਾਏ ਅਸੀਂ ਉੱਥੇ ਜਾ ਕੇ ਬਹੁਤੇ ਪੁੰਨ ਕਰੀਏ ਅਤੇ ਬਹੁਤਾ ਨਾਮ ਜਪੀਏ, ਜਿਸ ਕਰਕੇ ਅੱਗੇ ਇਸ ਨਾਲੋਂ ਵੀ ਸਾਨੂੰ ਵੱਡੀ ਪਦਵੀ ਪ੍ਰਾਪਤ ਹੋਵੇ। ਇਸ ਕਰਕੇ ਜਿਸ ਦੀ ਕਿਰਪਾ ਕਰਕੇ ਸਾਰੇ ਤੈਨੂੰ ਦੇਵੀ ਦੇਵਤੇ ਉਹ ਸਤਿਕਾਰ ਦਿੰਦੇ ਮੰਨਦੇ ਪੂਜਦੇ ਮਹਾਨ ਮਧੁਰ ਜਾਨ ਵਿਸ਼ਨ ਵਿਲ ਮਨਾ ਤੂੰ ਕਿਹੋ ਜਿਹਾ ਗਿਆਨੀ ਬੇਸਮਝ ਬਣ ਗਏ ਬਾਹਰ ਆ ਕੇ ਸੰਸਾਰ ਤੇ ਜਿਹੜੇ ਵਿਸ਼ੇ ਵਿਕਾਰ ਇਹਨਾਂ ਨੂੰ ਬਹੁਤ ਮਿੱਠੇ ਸੁਖਦਾਈ ਜਾਣ ਕੇ ਤੂੰ ਬਿਰਸਾਤੂ ਕੀ ਇਹ ਭੋਗਦਾ ਹੈ। ਸੋ ਹੋਵੇ ਕੱਟ ਵੱਡ ਦੁੱਖ ਦਾਤੂ ਉਹ ਜਦੋਂ ਤੇਰਾ ਅੰਤ ਦਾ ਸਮਾਂ ਆਇਆ ਮਰਨ ਦਾ ਸਮਾਂ ਆਇਆ ਉਹ ਤੇਰੇ ਲਈ ਕੌੜੇ ਹੋ ਜਾਣਗੇ ਤੇ ਬੜੇ ਭਾਰੀ ਦੁੱਖ ਦੇਣ ਵਾਲੇ ਬਣ ਜਾਣਗੇ। ਦੋਹਰਾ ਨਾਮ ਤੇ ਸਭ ਕੁਛ ਬਣਿਓ ਦੇਖ ਮਨਾ ਝਾਤੀ ਮਾਰ ਕੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਤੋਂ ਹੀ ਸਭ ਕੁਛ ਬਣਿਆ ਠਣਿਆ ਹੋਇਆ ਹੈ। ਖੰਡ ਬ੍ਰਹਮੰਡ ਸਰੀਰ ਜਿਹੜੇ ਨੌ ਖੰਡ ਹੈ ਹੋਰ ਜਿੰਨਾ ਬ੍ਰਹਮੰਡ ਹੈ ਸਾਰਾ ਸੰਸਾਰ ਹੈ ਤੇ ਹੋਰ ਜਿਹੜੇ ਬ੍ਰਹਮੰਡ ਤੇ ਜਿੰਨੇ ਸਰੀਰ ਹੈ ਔਰ ਸਾਰੇ ਨਾਮ ਕਰਕੇ ਬਣੇ ਹੈ। ਨਾਮ ਕੇ ਤਾਰੇ ਗਾਸਪਤਾਲ, ਨਾਮ ਕੇ ਤਾਰੇ ਸਗਲ ਆਕਾਰ, ਨਾਮ ਕੇ ਤਾਰੇ ਪੁਰੀਆ ਸਭ ਸਵਨ, ਨਾਮ ਕੈ ਸੰਗ ਉਧਰੇ ਸਮ ਸਰਵਨ, ਨਾਮੈ ਹੀ ਤੇ ਸਭ ਕੁਛ ਹੋਆ ਬਣੇ ਲਿਖਿਆ ਹੈ ਨਾ। ਉਸ ਅਨੁਸਾਰ ਕਹਿੰਦੇ ਵੇਖ ਮਨਾ ਜੋ ਕੁਛ ਤੈਨੂੰ ਆ ਬਣਿਆ ਠਣਿਆ ਦਿਸ ਰਿਹਾ ਨਾ ਸੰਸਾਰ ਦੇ ਵਿੱਚ ਨਾਮ ਦੇ ਪ੍ਰਤਾਪ ਨਾਲ ਬਣਿਆ ਨੌ ਖੰਡ ਵੀ ਜਾਂ ਦੋ ਜਿਹੜੇ ਹਿੱਸੇ ਇੱਕ ਉੱਪਰਲਾ ਹਿੱਸਾ ਖੰਡ ਟੋਟਾ ਇੱਕ ਹੇਠਲਾ ਉੱਪਰਲੇ ਜਿਹੜੇ ਲੋਕ ਹੈ ਸਵਰਗ ਆਦਿਕ ਉਹ ਵੀ ਅਤੇ ਹੇਠਲਾ ਜਿਹੜਾ ਮਾਤ ਲੋਕ ਆ ਧਰਤੀ ਹੈ ਇਹ ਵੀ ਹਿੱਸਾ ਕਹਿੰਦੇ ਨਾਮ ਕਰਕੇ ਬਣਿਆ ਹੈ। ਅਤੇ ਇਸੇ ਤਰ੍ਹਾਂ ਇਸ ਧਰਤੀ ਜਿਹੜੀ ਜਿਹੜੀ ਬ੍ਰਹਿਮੰਡ ਵਿੱਚ ਹੈ ਸਾਰਾ ਬ੍ਰਹਿਮੰਡ ਸਾਰਾ ਸੰਸਾਰ ਇਹ ਵੀ ਨਾਮ ਤੋਂ ਹੀ ਬਣੇ। ਉਹ ਬ੍ਰਹਮਾ ਨੇ ਨਾਮ ਜਪਿਆ ਦਸ ਪਦਮ ਤੱਕ ਤਾਂ ਇਹ ਸੰਸਾਰ ਨੂੰ ਰਚਿਆ ਹੈ, ਇਸ ਕਰਕੇ ਨਾਮ ਨਾ ਜਪਦਾ ਬ੍ਰਹਮਾ ਇਹ ਨਹੀਂ ਬਣਨਾ ਸੀ। ਅਤੇ ਹੋਰ ਜਿੰਨੇ ਬ੍ਰਹਮੰਡ ਵਿੱਚ ਸਰੀਰ ਦਿਸ ਰਹੇ ਹੈ ਇਹ ਸਰ ਨਾਮ ਦੇ ਆਸਰੇ ਨਾਮ ਦੀ ਕਿਰਪਾ ਨਾਲ ਬਣੇ ਹੋਏ ਹਨ। ਸੋ ਕਿਉਂ ਨਾਮ ਵਿਸਾਰਿਓ ਅਗਿਆਨੀ ਮੇਰੇ ਮਨਾ ਉਹ ਐਸਾ ਵਾਹਿਗੁਰੂ ਨਾਮ ਤੂੰ ਕਿਉਂ ਜਪਣਾ ਭੁਲਾਇਆ ਹੋਇਆ। ਨਿਤ ਸਮਾਰ ਮਤ ਤੀਰ ਇਸ ਕਰਕੇ ਬੁੱਧੀ ਦੇ ਤੀਰ ਧਾਰੀ ਮਨਾ ਜੀਵ ਉਹ ਨਾਮ ਨੂੰ ਤੂੰ ਹਮੇਸ਼ਾ ਸੰਭਾਲ ਕਰੇ ਨਾ ਭੁਲਾ। ਸਵਈਆ ਨਾਗੁਣ ਤੇ ਪੁਨ ਸਾਗੁਣ ਤੇ ਫਿਰ ਮਨ ਨੂੰ ਕਹਿੰਦੇ ਆ ਵੀ ਜਿਹੜਾ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ ਤੇ ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਸਰਗੁਣ ਸਰੂਪ ਹੈ। ਗੁਰ ਕੇ ਮਤ ਮੈਂ ਵੱਡ ਨਾਮ ਪਛਾਣੋ ਗੁਰੂ ਨਾਨਕ ਸਾਹਿਬ ਜੀ ਦਾ ਮਤ ਹੈ ਉਹਦੇ ਵਿੱਚ ਤਾਂ ਨਾਮ ਨਿਰਗੁਣ ਸਰੂਪ ਤੋਂ ਵੀ ਸਰਗੁਣ ਸਰੂਪ ਤੋਂ ਵੀ ਵੱਡਾ ਪਛਾਣਿਆ ਜਾਂਦਾ ਸਮਝਿਆ ਜਾਂਦਾ। ਗੁਰੂ ਨਾਨਕ ਕਹਿੰਦੇ ਆ ਵੀ ਜਿਹੜਾ ਨਿਰਗੁਣ ਸਰੂਪ ਹੈ ਸਰਗੁਣ ਸਰੂਪ ਹੈ ਉਹ ਦੋਹਾਂ ਤੋਂ ਵੱਡਾ ਨਾਮ ਹੈ। ਸ੍ਰੀ ਮੁਖ ਨਾਨਕ ਗੋਬਿੰਦ ਸਿੰਘ ਇਸ ਵਾਏ ਮਾਨ ਜੋ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਵੀ ਮੁਖ ਤੋਂ ਨਾਮ ਨੂੰ ਵੱਡਾ ਕਿਹਾ ਹੈ। ਉੱਚੇ ਉੱਪਰ ਉੱਚਾ ਨਾਮ ਵੀ ਨਾਮ ਉੱਚੇ ਵਾਹਿਗੁਰੂ ਨਾਲ ਉਹਦਾ ਨਾਂ ਉੱਚਾ ਮਹਾਨ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਨਾਮ ਨੂੰ ਵੱਡਾ ਕਿਹਾ ਤੇ ਸਰਵ ਨਾਮ ਕਥਾ ਕਰਮ ਕਵਨ ਕਰਮ ਨਾਮ ਵਰਣ ਸੰਬੰਧ ਵੀ ਤੇਰੇ ਸਾਰੇ ਨਾਮ ਦੇ ਕੌਣ ਕੋਈ ਕਥਨ ਕਰਦਾ ਹੈ। ਇਹ ਤਾਂ ਜਿਹੜੇ ਕੋਈ ਕਰਮ ਕਿਰਿਆ ਕਰਕੇ ਨਾਮ ਪਏ ਉਹਨਾਂ ਦਾ ਮੈਂ ਥੋੜ੍ਹਾ ਬਹੁਤਾ ਕਰਦਾ। ਤੇਰਾ ਨਾਮ ਮਹਾਨ ਹੈ, ਤੇਰੇ ਨਾਮ ਬਹੁਤ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਸਾਰਿਆਂ ਤੋਂ ਵੱਡਾ ਨਾਮ ਕਿਹਾ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਵੀ ਭਾਈ ਸਭ ਤੋਂ ਵੱਡਾ ਨਾਮ ਹੈ। ਵੱਡੋ ਸਭ ਤੇ ਕਹਿ ਨਾਮ ਬਖਾਨੋ ਇਸ ਤਰ੍ਹਾਂ ਸਾਰਿਆਂ ਤੋਂ ਵੱਡਾ ਕਹਿ ਕੇ ਨਾਮ ਆਖਿਆ ਹੈ, ਕਥਨ ਕੀਤਾ। ਵੇਦ ਪੁਰਾਣ ਗ੍ਰੰਥ ਭਨੈ ਹੋਰ ਜਿਹੜੇ ਚਾਰ ਵੇਦ ਹੈ ਪੁਰਾਣ 18 ਪੁਰਾਣ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਇਹ ਵੀ ਕਥਨ ਕਰ ਰਹੇ ਹੈ ਵੀ ਨਾਮ ਸਭ ਤੋਂ ਵੱਡਾ ਹੈ। ਕਵ ਕੋ ਬਿਦ ਜੇ ਸਭ ਹੀ ਮਨ ਮਨ, ਜਿਹੜੇ ਕਵੀ ਹੋਏ ਹੈ ਬੜੇ ਬੜੇ ਵਾਲਮੀਕ ਵਰਗੇ, ਜੇ ਨਾਮ ਜਪਿਆ ਤਾਂ ਹੀ ਕਵਿਤਾ ਸਿਮਰਨ ਹੋਈ, ਨਾਮ ਜਪਿਆ ਤਾਂ ਹੀ 10,000 ਵਰਾ ਪਹਿਲਾਂ ਸਾਰਾ ਕੁਛ ਰਾਮ ਜੀ ਦੇ ਸੰਬੰਧ ਵਿੱਚ ਲਿਖ ਮਾਰਿਆ ਉਹਨਾਂ ਨੇ। ਅਤੇ ਕੋਵਰ ਜਿਹੜੇ ਕੋਈ ਬੜੇ ਬੜੇ ਪੰਡਿਤ ਵਿਦਵਾਨ ਹੈ ਜਿਨ੍ਹਾਂ ਨੂੰ ਅਨੁਭਵ ਹੋਇਆ ਹੈ, ਐਸੇ ਵਿਦਵਾਨ ਉਹ ਸਾਰਿਆਂ ਦਾ ਮਨ ਕਹਿੰਦੇ ਮੰਨਿਆ, ਸਾਰੇ ਮਨ ਵਿੱਚ ਮੰਨਦੇ ਹਨ ਵੀ ਨਾਮ ਸਭ ਤੋਂ ਮਹਾਨ ਹੈ, ਨਾਮ ਤੁਲ ਕਿਸੇ ਅਵਰ ਨਾ ਹੋਏ। ਰੇ ਮਨ ਮੂੜ ਸੁਨਾਮ ਪ੍ਰਤਾਪ ਹੈ, ਮੇਰੇ ਮੂਰਖ ਮਨ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੈ। ਜਾਨ ਅਜਾਨ ਭਇਓ ਕਿਮ ਜਾਨੋ, ਵੇਖਦਾ ਜਾਣਦਾ ਹੋਇਆ ਸਮਝਦਾ ਹੋਇਆ ਅਜਾਣ ਹੋ ਗਿਆ, ਬੇਸਮਝ ਬਣ ਗਿਆ, ਇਹਦਾ ਕਿਵੇਂ ਕੋਈ ਕਾਰਨ ਜਾਣਿਆ ਜਾਵੇ ਵੀ ਚਲੋ ਜੇ ਤੈਨੂੰ ਪਤਾ ਨਾ ਹੋਵੇ ਫਿਰ ਤਾਂ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ, ਨਹੀਂ ਤਾਂ ਮੈਂ ਨਾਮ ਜਪ ਲੈਂਦਾ। ਕਹਿੰਦੇ ਜਾਣਦਾ ਬੁਝਦਾ ਹੋਇਆ ਮਨਾ ਤੂੰ ਕਿਵੇਂ ਅਣਜਾਣ ਹੋ ਗਿਆ, ਬੇਸਮਝ ਜਾ ਬਣ ਗਿਆ, ਇਹਦਾ ਕੀ ਕਾਰਨ, ਕਿਵੇਂ ਕੋਈ ਕਾਰਨ ਸਮਝਿਆ, ਤੂੰ ਸਮਝਿਆ ਜਾਏ, ਇਹ ਤਾਂ ਤੂੰ ਹੀ ਕਸੂਰਵਾਰ ਹੈ, ਜਾਣਦਾ ਹੋਇਆ ਜਿਹੜਾ ਨਾਮ ਨਹੀਂ ਜਪਣਿਆ ਤੂੰ ਬੇਈਮਾਨ ਬਣ ਰਿਹਾ ਮਨ। ਨਾਗੁਣ ਤੇ ਇਮ ਜਾਨ ਵੱਡੋ, ਫਿਰ ਮੇਰੇ ਮਨਾ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਿਰਗੁਣ ਸਰੂਪ ਹੈ, ਉਤੋਂ ਜਿਹੜਾ ਉਹਦਾ ਨਾਮ ਹੈ ਕਿਉਂ ਤੂੰ ਵੱਡਾ ਜਾਣ ਲੈ ਆਪਣੇ ਅੰਦਰ। ਪਰਮਾਤਮ ਦੇਹਨ ਮੈਂ ਸਭ ਜੋ, ਇਹ ਮੇਰੇ ਮਨਾ ਜਿਹੜਾ ਪਰਮਾਤਮਾ ਹੈ ਉਹ ਜਿੰਨੇ ਵੀ ਸਰੀਰ ਹੈ ਭਾਵੇਂ ਪਸ਼ੂਆਂ ਪੰਛੀਆਂ ਦੇ, ਦੇਵਤਿਆਂ ਦਾਖਤਾਂ ਦੇ ਹੈ, ਕੀੜੇ ਮਕੌੜਿਆਂ ਦੇ ਹੈ, ਮਨੁੱਖਾਂ ਦੇ ਹੈ, ਸਾਰਿਆਂ ਸਰੀਰਾਂ ਦੇ ਵਿੱਚ ਨਿਰਗੁਣ ਸਰੂਪ ਜਿਹੜਾ ਵਾਹਿਗੁਰੂ ਉਹ ਨਿਵਾਸ ਕਰ ਰਿਹਾ ਹੈ। ਚੇਤਨ ਤੇ ਅਵਲੰਬਤ ਹੋਇ, ਉਹ ਜਿਹੜਾ ਚੇਤਨ ਸਰੂਪ ਵਾਹਿਗੁਰੂ ਉਹਦੇ ਸਾਰੇ ਆਸਰੇ ਹੋ ਕੇ, ਨਰ ਨਰ ਵਿਰਾਜਤ ਜੰਗਮ ਜੋ, ਭਾਵੇਂ ਕੋਈ ਮਨੁੱਖ ਹੈ, ਨਰ ਹੈ, ਭਾਵੇਂ ਨਾਰੀ ਇਸਤਰੀ ਹੈ, ਭਾਵੇਂ ਜੰਗਮ ਲੱਤਾਂ ਵਾਲੇ ਤੁਰਨ ਫਿਰਨ ਵਾਲੇ ਹੈ ਜਾਂ ਜੜ ਨਹੀਂ ਤੁਰਦੇ ਫਿਰਦੇ, ਸਾਰੇ ਬਰਾਜ ਰਹੇ ਆ, ਸਾਰੇ ਸੋਭ ਰਹੇ ਆ, ਸਾਰੇ ਸੱਜ ਬਜ ਰਹੇ ਆ। ਹੋਵਤ ਹੀ ਤਿਹ ਕੇ ਘਟ ਮੈਂ, ਉਹ ਨਿਰਗੁਣ ਸਰੂਪ ਵਾਹਿਗੁਰੂ ਦੇ ਪਰਮਾਤਮਾ ਦੇ ਸਾਰੇ ਸਰੀਰਾਂ ਦੇ ਸਾਰਿਆਂ ਦੇ ਹਿਰਦਿਆਂ ਵਿੱਚ ਹੁੰਦਿਆਂ ਹੋਇਆ, ਨਰ ਜੀਵ ਦੁਖੀ ਭਾਵ ਮੈਂ ਸਭ ਕੋ, ਇਹਦੇ ਸੰਸਾਰ ਦੇ ਵਿੱਚ ਜਿੰਨੇ ਸਾਰੇ ਜੀਵ ਹੈ, ਜਿੰਨੇ ਮਨੁੱਖ ਹੈ, ਦੇਖ ਲੋ ਦੁਖੀ ਹੋ ਰਹੇ ਉਹਦੇ ਹਿਰਦੇ ਵਿੱਚ ਹੁੰਦਿਆਂ ਸੁਣਦਿਆਂ। ਨਾਮ ਜਪੈ ਜਬ ਹੀ ਸੁਖ ਸਾਗਰ, ਇਹ ਮੇਰੇ ਮਨਾ ਜਦੋਂ ਕੋਈ ਨਾਮ ਜਪਦਾ ਹੈ ਚੰਗੀ ਤਰ੍ਹਾਂ, ਚੇਤਨ ਚੀਤ ਉਦੋਤ ਸੁਹੋਉ, ਕਹਿੰਦੇ ਜਿਹੜਾ ਸੁਖਾਂ ਦਾ ਸਮੁੰਦਰ ਹੈ ਚੇਤਨ ਸਰੂਪ, ਉਹ ਚਿੱਤ ਵਿੱਚ ਕਹਿੰਦੇ ਉਦੋਤ ਹੋ ਜਾਂਦਾ, ਸਾਖਿਆਤ ਹੋ ਰਿਹਾ ਹੁੰਦਾ, ਉਹ ਪ੍ਰਗਟ ਹੋਇਆ ਹੁੰਦਾ ਹੈ, ਜਿਹੜਾ ਹਿਰਦੇ ਵਿੱਚ ਵੱਸ ਰਿਹਾ ਹੈ ਨਾ, ਇਹਦੇ ਹਿਰਦੇ ਵਿੱਚ ਵੱਸਦਿਆਂ ਜੀਵ ਮਨੁੱਖ ਦੁਖੀ ਹੋ ਰਿਹਾ ਹੈ, ਜਦੋਂ ਕਹਿੰਦੇ ਉਹਦਾ ਨਾਮ ਜਪਣ ਲੱਗ ਪੈਂਦਾ ਹੈ ਫਿਰ ਉਹ ਚੇਤਨ ਰੂਪ ਉਹ ਚਿੱਤ ਵਿੱਚ ਪ੍ਰਗਟ ਹੋ ਜਾਂਦਾ ਹੈ, ਅਤੇ ਇਹ ਜਿਹੜਾ ਮਨੁੱਖ ਦੁਖੀ ਹੈ ਸੁੱਖਾਂ ਦਾ ਸਾਗਰ ਬਣ ਜਾਂਦਾ, ਸੁਖੀ ਹੋ ਜਾਂਦਾ, ਜਾਂ ਜਿਹੜਾ ਸੁੱਖਾਂ ਦਾ ਸਾਗਰ ਸਮੁੰਦਰ ਚੇਤਨ ਸਰੂਪ ਹੈ ਉਹ ਚਿੱਤ ਵਿੱਚ ਪ੍ਰਗਟ ਹੋ ਜਾਂਦਾ ਹੈ। ਸੰਗੁਣ ਤੇ ਵੱਧ ਜਾਣਤ ਹੈ ਇਮ, ਜੇ ਰਸ ਮੈਂ ਜੇ ਰਸ ਜਾਪ ਮੈਂ ਮਲੀਮ ਨਨ ਹੇ ਮਨਾ, ਜਿਹੜੇ ਨਾਮ ਰਸ ਵਿੱਚ ਨਾਮ ਦੇ ਜਾਪ ਵਿੱਚ ਵਿਸ਼ੇਸ਼ ਕਰਕੇ ਬਹੁਤੇ ਲੀਨ ਰਹਿੰਦੇ ਹੈ, ਲੱਗੇ ਰਹਿੰਦੇ ਹੈ, ਉਹ ਵੀ ਸਰਗੁਣ ਸਰੂਪ ਤੋਂ ਨਾਮ ਨੂੰ ਵੱਧ ਜਾਣਦੇ, ਵੱਡਾ ਸਮਝਦੇ, ਮਹਾਨ ਸਮਝਦੇ ਹਨ। ਪ੍ਰੇਮ ਸੋ ਨਾਮ ਵਸਿਓ ਜਬ ਹੀ, ਉਹ ਕਹਿੰਦੇ ਹਨ ਜਦੋਂ ਪ੍ਰੇਮ ਦੇ ਨਾਲ ਨਾਮ ਹਿਰਦੇ ਵਿੱਚ ਵਸ ਗਿਆ, ਤਬ ਗੋਚਰ ਹੋਤ ਸਰੂਪ ਕਿਰਪਾਲਾ, ਜਾਲੂ ਕਿਰਪਾਲੂ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਹ ਗੋਚਰ ਹੋ ਜਾਂਦਾ, ਸਾਹਮਣੇ ਹੋ ਜਾਂਦਾ, ਸਾਖਿਆਤਕਾਰ ਹੋ ਜਾਂਦਾ ਹੈ, ਪ੍ਰਗਟ ਪ੍ਰਤੱਖ ਹੋ ਜਾਂਦਾ। ਗੋਚਰ ਕਹੋ, ਸਾਹਮਣੇ ਕਹੋ, ਪ੍ਰਗਟ ਪ੍ਰਤੱਖ ਕਹੋ, ਸਾਖਿਆਤਕਾਰ ਕਹੋ। ਇਹ ਗੋਚਰ ਦੇ ਆਸੇ ਵੀ ਉਹ ਦਿਸਣ ਲੱਗ ਪੈਂਦਾ, ਦੇਖਣ ਵਿੱਚ ਆ ਜਾਂਦਾ ਹੈ, ਪ੍ਰਗਟ ਪ੍ਰਤੱਖ ਹੋ ਜਾਂਦਾ ਹੈ। ਯਾਹੀ ਤੇ ਨਾਮ ਅਧੀਨ ਸਰੂਪ। ਇਸੇ ਕਰਕੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਸ ਦੇ ਸਰੂਪ। ਲਖਿਓ ਭਗਤਨ ਭਲੀ ਮਤ ਸ਼ਾਲਾ। ਜਿਹੜੇ ਭਗਤ ਲੋਕ ਚੰਗੀ ਮਤ ਦੇ ਸਾਲਾ ਕੀ ਘਰ ਹਨ, ਪਰ ਚੰਗੀ ਬੁੱਧੀ ਵਾਲੇ, ਵਧੀਆ ਵਧੀਆ ਵਾਲੇ ਭਗਤ ਹੈ, ਉਹਨਾਂ ਨੇ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਹ ਨਾਮ ਦੇ ਅਧੀਨ ਜਾਣਿਆ ਹੈ। ਲਿਖਿਆ ਹੈ ਕਿ ਜਿਹੜਾ ਨਾਮ ਜਪਦਾ ਹੈ ਉਹਨੂੰ ਜਿਹੜਾ ਨਾਮ ਹੈ ਵਾਹਿਗੁਰੂ ਨੂੰ ਪ੍ਰਗਟ ਕਰਕੇ ਰੱਖ ਦਿੰਦਾ, ਵਾਹਿਗੁਰੂ ਨੂੰ ਸਾਖਿਆਤਕਾਰ ਦਿਖਾ ਦਿੱਤਾ ਹੈ। ਨਾਮ ਦੇ ਅਧੀਨ ਹੈ ਵਾਹਿਗੁਰੂ ਦਾ ਸਰੂਪ। ਨਾਮ ਨਾ ਜਪੇ ਵਾਹਿਗੁਰੂ ਨਹੀਂ ਜਾਣਿਆ ਜਾਂਦਾ, ਨਹੀਂ ਦਿਸਦਾ ਹੈ। ਨਾਮ ਜਪਣ ਲੱਗ ਜਾਵੇ, ਨਾਮ ਵਿੱਚ ਐਸੀ ਕਲਾ ਹੈ ਉਹ ਪ੍ਰਗਟ ਦਿਖਾਉਂਦਾ ਹੈ, ਸਾਖਿਆਤ ਕਰ ਦਿੰਦਾ ਨਾਮ ਵਾਹਿਗੁਰੂ ਨੂੰ। ਧਾਰ ਹਿਰਦੇ ਤਜਬੋ ਨਾ ਕਰੈ। ਇਸੇ ਕਰਕੇ ਜਿਹੜੇ ਚੰਗੀ ਮਤ ਦੇ ਘਰ ਹੈ ਭਗਤ, ਉਹ ਇੱਕ ਵਾਰੀ ਨਾਮ ਨੂੰ ਹਿਰਦੇ ਵਿੱਚ ਧਾਰ ਕੇ ਵਸਾ ਕੇ ਫਿਰ ਸਾਰੇ ਜ਼ਿੰਦਗੀ ਛੱਡਣਾ ਨਹੀਂ ਕਰਦੇ ਨਾਮ ਜਪਣਾ। ਨਿਸ ਬਾਸੁਰ ਜੀ ਹੀ ਮਜਾਓ ਗੱਲ ਮਾਲਾ। ਤਾਂ ਦਿਨ ਹੋਵੇ ਰਾਤ ਹੋਵੇ ਜਵਾਨ ਤੇ ਨਾਮ ਹੋਰ ਜਪੀ ਜਾਂਦੇ, ਜਿਵੇਂ ਗਲ ਦੇ ਵਿੱਚ ਕੋਈ ਮਾਲਾ ਪਾਈ ਹੋਈ ਉਹ ਗਲ ਨਾਲ ਹੀ ਰਹਿੰਦੀ ਹੈ। ਉਹ ਦਿਨੇ ਰਾਤ ਨਾਮ ਨੂੰ ਉਹ ਜਵਾਨਤੀ ਰੱਖਦੇ ਵਸਾ ਕੇ, ਕਦੇ ਵੀ ਨਾਮ ਛੱਡਣਾ ਨਹੀਂ ਕਰਦੇ, ਜਪਣਾ ਨਹੀਂ ਛੱਡਦੇ ਹਨ। ਚੌਪਈ ਨਿਜ ਤੇ ਅਧਿਕ ਹੇਤ ਸ੍ਰੀ ਰਾਮ। ਇਸੇ ਤਰ੍ਹਾਂ ਦੇਖ ਮੇਰੇ ਮਨਾ, ਤ੍ਰੇਤੇ ਯੁਗ ਦੇ ਵਿੱਚ ਅਯੁੱਧਿਆ ਦੇ ਵਾਸੀ ਦਸ਼ਰਥ ਦੇ ਪੁੱਤਰ ਸ੍ਰੀ ਰਾਮ ਜੀ ਹੋਏ, ਉਹਨਾਂ ਨੇ ਵੀ ਹੇਤ ਕੇ ਇਸੇ ਲਈ, ਇਸੇ ਕਾਰਨ ਕਰਕੇ ਨਿਜ ਤੇ ਅਧਿਕ ਆਪਣੇ ਤੋਂ ਬਹੁਤ ਅਰਕੀਏ ਵੱਡਾ। ਜਗ ਹੈ ਲਖਿਓ ਲਿਖ ਕਰ ਨਾਮੋ। ਗਲਤ ਪੜ੍ਹਦਾ। ਜਗ ਹੈ ਲਿਖਾਇਓ ਲਿਖ ਕਰ ਨਾਮ। ਜਗ ਹੈ ਲਿਖਾਇਓ ਲਿਖ ਕਰ ਨਾਮ, ਕਹਿੰਦੇ ਜਿਹੜਾ ਨਾਮ ਲਿਖ ਕੇ ਸੰਸਾਰ ਦੇ ਲੋਕਾਂ ਨੂੰ ਲਿਖਾਇਆ, ਜਣਾਇਆ, ਸਮਝਾਇਆ। ਸੁਰਵਰ ਪਰ ਗਿਰਵਰ ਸੁਰਵਰ ਸਰੋਵਰ ਪਰ ਗਿਰਵਰ ਧਰ ਬਾਰੇ ਹੋੜਾ ਹੈਗਾ ਸਰਵਰ ਹੈ। ਸਰਵਰ ਪਰ ਗਿਰਵਰ ਧਰ ਭਾਰੇ, ਜਿਹੜਾ ਸਰਵਰ ਹੈ ਸ੍ਰੇਸ਼ਟ ਸ਼ੰਭ ਹੈ, ਭਾਵ ਸਮੁੰਦਰ ਹੈ, ਜਿਹੜਾ ਵੱਡਾ ਸ਼ੰਭ ਜਿੱਥੇ ਬਹੁਤਾ ਪਾਣੀ ਹੋਵੇ ਉਹਨੂੰ ਸ਼ੰਭ ਕਹਿ ਦਿੰਦੇ ਹੈ, ਤਲਾਬ ਵੀ ਕਹਿ ਦਿੰਦੇ ਹੈ। ਇੱਥੇ ਪਾਸ ਸਰਵਰ ਦਾ ਸਮੁੰਦਰ ਹੈ, ਜਿਹੜਾ ਉਹ ਸਮੁੰਦਰ ਸੀ ਉਹਦੇ ਉੱਪਰ ਗਿਰਵਰ ਕੀ ਜਿਹੜੇ ਚੰਗੇ ਵੱਡੇ ਵੱਡੇ ਭਾਰੇ ਪਹਾੜ ਸੀ ਉਹ ਰੱਖ ਕਰਕੇ। ਧਰਵਰ ਕੇ ਪਾਤਨ ਸਮ ਤਾਰੇ। ਜਿਵੇਂ ਦਰਖਤਾਂ ਦੇ ਪੱਤਰੇ ਹੁੰਦੇ ਉਹਦੇ ਸਮਾਨ ਰਾਮ ਜੀ ਨੇ ਸਮੁੰਦਰ ਤੋਂ ਉੱਪਰ ਦੀ ਧਾਰ ਤੇ, ਉਹ ਜਦੋਂ ਲੰਕਾ ਨੂੰ ਜਾਣ ਵਾਸਤੇ ਵੀ ਸੁੱਕਾ ਰਸਤਾ ਖੁਸ਼ਕ ਰਸਤਾ ਹੋਵੇ, ਕਿਉਂਕਿ ਹਨੂੰਮਾਨ ਵਰਗੇ ਬਲੀ ਤਾਂ ਚਲੋ ਛਾਲ ਮਾਰ ਕੇ ਸਮੁੰਦਰ ਪਾਰ ਹੁੰਦੇ ਸੀ, ਅੰਗਦ ਵਰਗੇ ਵੀ ਚਲੇ ਗਏ ਸੀ ਇਸ ਤਰ੍ਹਾਂ ਹੀ, ਅਤੇ ਉਹਨੇ ਆਪਣਾ ਬਲ ਦਿਖਾ ਵੀ ਦਿੱਤਾ ਸੀ ਅੰਗਦ ਜੀ ਨੇ, ਅਤੇ ਉਹ ਰਾਉਣ ਨੂੰ ਕਹਿੰਦਾ ਸੀ ਬਾਰ ਬਾਰ ਤੂੰ ਬਈ ਰਾਮ ਨੂੰ ਮੰਗਲ ਪੁੱਲ ਗਲਤੀ ਦੇ ਮੰਨ ਕੇ ਅਤੇ ਸੀਸਾ ਵਾਪਸ ਦੇ ਦੇ ਅਤੇ ਮਾਫ਼ੀ ਮੰਗ ਲਾ, ਨਹੀਂ ਤਾਂ ਰਾਮ ਬਹੁਤ ਬਲੀ ਉਹਦੇ ਕੋਲ ਬੜੇ ਤਕੜੇ ਤਕੜੇ ਬਲੀ ਹੈ। ਇਹ ਜਿਹੜਾ ਅੰਗਦ ਸੀ ਨਾ ਉਹ ਰਾਮ ਜੀ ਨੂੰ ਸਮਝਾਉਣ ਆਇਆ ਸੀ, ਪਰ ਇਹ ਕਹਿੰਦਾ ਵੀ ਨਹੀਂ, ਮੈਂ ਅੱਜ ਕੱਲ੍ਹ ਤਿੰਨਾਂ ਲੋਕਾਂ ਨੂੰ ਬਸ ਕੀਤਾ ਹੋਇਆ, ਤਿੰਨਾਂ ਲੋਕਾਂ ਦੇ ਜੀਵ ਮੇਰੇ ਅਧੀਨ ਹੈ, ਆਹ ਬੜੇ ਬੜੇ ਮੇਰੇ ਕੋਲ ਮੇਘਨਾਥ ਵਰਗੇ ਪੁੱਤਰ ਬਲੀ ਬੈਠੇ, ਅਤਕਾਇਆ ਬੈਠਾ, ਹੋਰਾ ਮੇਰਾ ਜਿਹੜਾ ਭਰਾ ਹੈ ਇਹ ਕੁੰਭਕਰਨ ਇਹ ਬੈਠਾ ਹੈ, ਇਹਨਾਂ ਦੇ ਹੁੰਦਿਆਂ ਮੈਂ ਕਿਵੇਂ ਐਡਾ ਬਲੀ ਕਹਿੰਦੇ ਉਹਨੂੰ ਬਲੀ ਸਮਝਾਂ। ਕਹਿੰਦੇ ਨਹੀਂ ਬਈ ਤੂੰ ਵੀ, ਤੇਰੇ ਆ ਜਿਹੜੇ ਸੈਨਾਪਤੀ ਸੂਰਬੀਰ ਜੀ ਹੈ ਉਹਦੇ ਤੁਲ ਤਾਂ ਕੀ ਹੋਣੇ, ਮੇਰੇ ਤੁਲ ਵੀ ਨਹੀਂ ਬਲੀ ਹੋ ਸਕਦੇ। ਕਹਿੰਦਾ ਤੂੰ ਕਿੰਨਾ ਕੁ ਬਲੀ ਹੈ, ਕਿੰਨਾ ਕੁ ਮਹਾਨ ਹੈ। ਕਹਿੰਦੇ ਲੈ ਮੈਂ ਹੀ ਤੈਨੂੰ ਜਣਾ ਦਿੰਦਾ ਵੀ ਮੈਂ ਕਿੰਨਾ ਕੁ ਬਲੀ ਹੈ। ਉਹ ਕਹਿੰਦਾ ਫਿਰ ਜਣਾ ਵੀ ਕਿੰਨਾ। ਕਹਿੰਦੇ ਆ ਤੇਰੇ ਜਿਹੜੇ ਵੱਡੇ ਬੈਠੇ ਮਹਾਨ ਬੈਠੇ ਨਾ ਬਲੀ, ਜਿਨ੍ਹਾਂ ਦੇ ਸੰਬੰਧ ਵਿੱਚ ਤੂੰ ਫੜਾ ਮਾਰਦਾ, ਕਿ ਇਹਨਾਂ ਨੂੰ ਕਹੋ ਵੀ ਆ ਮੇਰੀ ਜਿਹੜੀ ਲੱਤ ਹੈ ਨਾ ਹਿਲਾ ਕੇ ਦਿਖਾਉਣ। ਜੇ ਤਾਂ ਇਹਨਾਂ ਨੇ ਲੱਤ ਹਿਲਾ ਤੀ, ਇੱਧਰ ਉੱਧਰ ਕਰਤੀ ਨਾ, ਝੁੱਕਤੀ, ਫਿਰ ਤਾਂ ਸਮਝੋ ਬਲੀ ਵੀ ਹਾਂ ਵੀ ਫਿਰ ਰਾਮ ਦਾ ਲਕਸ਼ਮਣ ਦਾ ਮੁਕਾਬਲਾ ਕਰਨ। ਜੇ ਮੇਰੀ ਮਲਾਤੀ ਨਾ ਹਿਲ ਸਕੀ ਤਾਂ ਫਿਰ ਤੁਸੀਂ ਉਹਨਾਂ ਨਾਲ ਕਿੱਥੇ ਮੱਥਾ ਲੈ ਕੇ ਪੂਰੇ ਉੱਤਰ ਸਕਦੇ। ਇਹ ਕਿਹੜੀ ਗੱਲ ਹੈ ਵੀ ਲੱਤ ਵੀ ਕੋਈ ਚੀਜ਼ ਹੈ ਵੀ ਅਸੀਂ ਇਹਨੂੰ ਚੁੱਕ ਨਾ ਸਕੀਏ। ਫਿਰ ਉਹ ਜਿਹੜੇ ਬੈਠੇ ਸੀ ਸਭਾ 'ਚ ਉਹਨਾਂ ਨੂੰ ਵਾਰੀ ਵਾਰੀ ਕਹਿੰਦਾ ਉਹ ਚੁੱਕੋ ਇਹਦੀ ਲੱਤ ਜੀ, ਕਰੋ ਬਿੰਗੀ ਢੇਡੀ ਭੰਨੋ ਇਹਦੀ ਲੱਤ। ਜਿਹੜਾ ਆਉਂਦਾ ਉਹ ਅੰਗਦ ਨੇ ਬਸ ਉਹ ਐਸਾ ਮਹਿਮਾ ਸਿੱਧੀ ਰਾਹੀਂ ਭਾਰਾ ਗਰਬੀ ਸਿੱਧੀ ਰਾਹੀਂ ਬਹੁਤ ਜਾ ਵਧਾ ਲਿਆ, ਉਹ ਲੱਖਾਂ ਮਣ ਭਾਰ ਵੱਧ ਗਿਆ ਲੱਤ ਦਾ, ਉਹ ਹਿਲਦੀ ਨਹੀਂ ਕਿਸੇ ਤੋਂ। ਸਾਰੇ ਸ਼ਰਮਿੰਦਤ ਹੋ ਕੇ ਨੀਵੀਆਂ ਜਿਹਾ ਪਾ ਕੇ ਬਹਿ ਗਏ ਅਤੇ ਫਿਰ ਇਹ ਰੌਣਕ ਚੀਚੀਆਂ ਜਿਹੀਆਂ ਬੜਦਾ, ਕਹਿੰਦੇ ਉਹ ਕੀ ਹੋ ਗਿਆ ਤੁਹਾਨੂੰ, ਲੱਤ ਹੈ ਕਿ ਪਹਾੜ ਹੈ, ਮੈਂ ਚੱਕ ਕੇ ਦਿਖਾਉਣਾ। ਉਹ ਤਖ਼ਤ ਤੋਂ ਉੱਠ ਕੇ ਜਦੋਂ ਰਾਵਣ ਆਉਣ ਲੱਗਿਆ ਨਾ ਅੰਗਦ ਦੀ ਲੱਤ ਚੱਕਣ ਨੂੰ, ਅਤੇ ਹੁਣ ਨੀਵਾਂ ਜਿਹਾ ਹੋ ਕੇ ਲੱਤ ਚੁੱਕਣੀ ਸੀ ਨਾ ਪੈਰ ਲਾ ਕੇ, ਉਹ ਮਸ਼ਕਰੀ ਮਖੌਲ ਜਿਹਾ ਕਰਕੇ ਕਹਿੰਦਾ ਕਿਉਂ ਮੈਨੂੰ ਮੱਥਾ ਟੇਕਦਾ, ਮੇਰੇ ਅੱਗੇ ਕਿਉਂ ਭੁੱਲ ਗਲਤੀ ਮੰਨਦਾ, ਉਹ ਪਿਓ ਨੂੰ ਉਹਨੂੰ ਮੰਨ, ਰਾਮ ਦੇ ਅੱਗੇ ਗਲਤੀ ਮੰਨ ਲਾ ਵੀ ਮੈਂ ਭੁੱਲ ਗਿਆ, ਮੈਨੂੰ ਨਾ ਮੱਥੇ ਟੇਕ, ਉਹ ਬਸ਼ਰਮ ਜਿਹਾ ਕਰਕੇ ਪਰੇ ਕਰਤਾ। ਇਸ ਕਰਕੇ ਵੀ ਰਾਮ ਜੀ ਨੇ ਨਾਮ ਨੂੰ ਆਪਣੇ ਆਪ ਨੂੰ ਵੱਡਾ ਜਾਇਆ। ਦੇ ਉਹ ਜਿਹੜੇ ਪੱਥਰ ਸੀ ਜਦੋਂ ਚੁੱਕ ਚੁੱਕ ਕੇ ਲਿਆਉਂਦੇ ਸੀ ਅਤੇ ਉਹ ਪੱਥਰ ਸਮੁੰਦਰ ਉੱਪਰ ਤਾਂ ਤਰੀ ਜਾਂਦੇ ਸੀ ਪਰ ਇਕੱਠੇ ਨਹੀਂ ਰਹਿੰਦੇ ਸੀ। ਫਿਰ ਉਸ ਵੇਲੇ ਉਹ ਇਕੱਠੇ ਕਰਨ ਵਾਸਤੇ ਇੱਕ ਤਾਂ ਨਲ ਅਤੇ ਨੀਲ ਉੱਥੇ ਸੀ ਉਹਨਾਂ ਨੂੰ ਕਿਹਾ, ਅਤੇ ਦੂਜਾ ਵੀ ਉਹ ਇਕੱਠੀ ਰਹਿਣ ਵੀ ਉਹ ਤਰੀ ਜਾਣ। ਇਹ ਤਾਂ ਨਲ ਨੀਲ ਦਾ ਉਹਨਾਂ ਨੂੰ ਸਰਾਪ ਹੋਇਆ ਸੀ ਵੀ ਜਿਹੜਾ ਵੀ ਤੁਸੀਂ ਪੱਥਰ ਚੁੱਕੋ, ਕਿਉਂਕਿ ਉਹ ਰਿਸ਼ੀਆਂ ਮੁਨੀਆਂ ਦੇ ਜਿਹੜੇ ਠਾਕਰ ਠੁਕਰ ਜਿਹੇ ਚੱਕ ਕੇ ਜਦੋਂ ਕਿਤੇ ਉੱਧਰ ਉੱਧਰ ਜਾਂਦੇ ਉਸ ਸਮੁੰਦਰ 'ਚ ਮਾਰਦੇ ਸੀ ਉਹਨਾਂ ਨੂੰ, ਫਿਰ ਉਹਨਾਂ ਨੇ ਸਰਾਪ ਦਿੱਤਾ ਵੀ ਤੁਹਾਡੇ ਹੱਥਾਂ ਦਾ ਕੁਝ ਵੀ ਸੁੱਟਿਆ ਹੋਇਆ ਡੁੱਬੇ ਨਾ ਅਤੇ ਉਤਰਦਾ ਰਹੇ। ਇਸ ਕਰਕੇ ਉਹ ਨਲ ਨੀਲ ਦਾ ਹੱਥ ਲਵਾ ਲੈਂਦੇ, ਉਹ ਉੱਤੇ ਤਰਨ ਲੱਗ ਪੈਂਦੇ, ਇਕੱਠੇ ਨਹੀਂ ਹੁੰਦੇ ਸੀ। ਫਿਰ ਇੱਕ ਉੱਪਰ ਹਰਾਰਾ ਅੱਖਰ, ਦੂਜੇ ਉੱਪਰ ਮੰਮਾ ਅੱਖਰ, ਇਉਂ ਜਦੋਂ ਲਿਖਾਉਣ ਲੱਗ ਪਏ ਉਹ ਪੱਥਰਾਂ ਉੱਪਰ, ਫਿਰ ਉਹ ਇਕੱਠੇ ਹੋ ਕੇ ਜੁੜ ਗਏ। ਅਸਲ ਸੀ ਵੀ ਨਾਮ ਦੇ ਪ੍ਰਤਾਪ ਦੇ ਨਾਲ ਉਹਨਾਂ ਨੇ ਪੁੜ ਬੰਨ ਲਿਆ। ਜੇ ਇਸ ਤਰ੍ਹਾਂ ਪੱਥਰ ਜਿਹੜੇ ਹੈ ਦਰਖਤਾਂ ਦੇ ਪੱਤਰਿਆਂ ਦੇ ਸਮਾਨ ਉਹ ਸਮੁੰਦਰ ਦੇ ਪਾਣੀ ਤੋਂ ਧਾਰ ਦਿੱਤੇ। ਉਹ ਰਾਮ ਜੀ ਨੇ ਆਪਣੇ ਹੁੰਦਿਆਂ ਵੀ ਆਪਣੇ ਨਾਲੋਂ ਜਿਹੜਾ ਨਾਮ ਹੈ ਉਸਨੂੰ ਵੱਡਾ ਲਿਖਾਇਆ, ਵੀ ਉਹ ਨਾਮ ਦੇ ਪ੍ਰਤਾਪ ਨਾਲ ਪੁੱਲ ਬੰਨਿਆ, ਜਿਸ ਕਰਕੇ ਸਾਰੇ ਦੇਵਤਾਂ ਦਾ ਜਾ ਕੇ ਫਾਹਾ ਵੱਢਿਆ, ਰਾਵਣ ਵਰਗਿਆਂ ਨੂੰ ਮਾਰਿਆ, ਕੁੰਭਕਰਨਾਂ ਨੂੰ ਸਦਾ ਨੀ ਨੀਸ ਨੂੰ ਆਦਤਾ, 1 ਲੱਖ ਪੂਰ 1.25 ਲੱਖ ਨਾਤੀ, ਤੈ ਰਾਵਣ ਕਰ ਦੀਆ ਨਵਾਤੀ। ਇਹ ਨਾਮ ਦੇ ਪ੍ਰਤਾਪ ਨਾਲ ਸਾਰਾ ਕੁਛ ਰਾਮ ਜੀ ਨੇ ਕਰ ਵਿਖਾਇਆ। ਪੁੰਨ ਸ੍ਰੀ ਗੁਰ ਅਰਜਨ ਗਤ ਦਾਈ। ਇਸੇ ਤਰ੍ਹਾਂ ਹੈ ਮੇਰੇ ਮਨਾ, ਕਲਯੁਗ ਦੇ ਵਿੱਚ ਸੋਭਾ ਵਾਲੇ ਫਿਰ ਗੁਰੂ ਅਰਜਨ ਦੇਵ ਜੀ ਜੋ ਸਾਰਿਆਂ ਸਿੱਖਾਂ ਨੂੰ ਮੁਕਤੀ ਦੇਣ ਵਾਲੇ ਹੋਏ ਹਨ, ਨਿਜ ਤੇ ਮਹਿਮਾ ਅਧਿਕ ਲਿਖਾਈ, ਉਹਨਾਂ ਨੇ ਵੀ ਆਪਣੇ ਸਰੀਰ ਨਾਲੋਂ ਨਾਮ ਦੀ ਮਹਿਮਾ ਜ਼ਿਆਦਾ ਵੱਡੀ ਲਿਖਾਈ ਜਣਾਈ ਹੈ। ਸ੍ਰੀ ਸੋ ਗ੍ਰੰਥ ਮਹਿ ਲਿਖ ਜਸ ਨਾਮੋ, ਕਿਵੇਂ ਆਪਣੇ ਤੋਂ ਮਹਿਮਾ ਨਾਮ ਦੀ ਮਹਾਨ ਜਣਾਈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਸੋ ਕੀਏ ਸ੍ਰੇਸ਼ਟ ਅਰਥ ਵਾਸਤੇ ਸੋ ਸ੍ਰੀ ਗ੍ਰੰਥ ਮੈਂ ਸੋ ਸ੍ਰੇਸ਼ਟ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਉਹਦੇ ਵਿੱਚ ਵਾਹਿਗੁਰੂ ਦਾ ਜਿਹੜਾ ਨਾਮ ਦਾ ਜਸ ਲਿਖ ਕੇ ਤੇਹ ਤੇ ਅਦੋ ਭਏ ਸੁਖ ਧਾਮੂ ਹਾਂ ਜੋ ਸੁਖਾਂ ਦਾ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਕਹਿੰਦੇ ਉਹਨੂੰ ਮੰਜੀ ਸਾਹਿਬ ਤੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਗੁਰੂ ਅਰਜਨ ਦੇਵ ਜੀ ਆਪ ਕਹਿੰਦੇ ਅਦੋ ਹੋ ਗਏ ਨੀਵੇਂ ਹੋ ਗਏ ਆਪ ਫਰਸ਼ ਤੇ ਵਿਛਾਈ ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਮ ਦਾ ਜਸ ਕੀਤਾ ਹੈ ਉਹਨੂੰ ਮੰਜੀ ਸਾਹਿਬ ਵਿੱਚ ਪ੍ਰਕਾਸ਼ ਕੀਤਾ ਅਤੇ ਆਪ ਨੀਵੇਂ ਹੋ ਕੇ ਕੋਲ ਬੈਠ ਕੇ ਚੌਰ ਕਰਨ ਲੱਗ ਪਏ ਜਾਂ ਖੜਿਆਂ ਹੋ ਕੇ ਚੌਰ ਕਰਨ ਲੱਗ ਪਏ ਇਸ ਤਰ੍ਹਾਂ ਆਪ ਨੀਵੇਂ ਹੋ ਗਏ ਚੌਰਦਾਰ ਬਣ ਗਏ ਜਾਂ ਆਪ ਫਰਸ਼ 'ਤੇ ਬੈਠ ਕੇ ਨਾਮ ਨੂੰ ਵੱਡਾ ਜਣਾਇਆ ਫਿਰ ਜਿੱਥੇ ਉਹ ਅਕਾਲ ਕੁਟੀਆ ਕੋਠਾ ਸਾਹਿਬ ਹੈ ਉੱਥੇ ਵੀ ਆਪ ਅਦੋ ਹੋ ਗਏ ਉਹ ਪੜ੍ਹ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹਦੇ ਵਿੱਚ ਨਾਮ ਦਾ ਜਸ ਕੀਤਾ ਹੋਇਆ ਉਸ ਤੋਂ ਬਿਰਾਜਮਾਨ ਕੀਤਾ ਅਤੇ ਆਪ ਪੜ੍ਹ ਦੇ ਹੇਠਾਂ ਚਾਦਰ ਵਿਛਾ ਕੇ ਪਏ ਲੇਟੇ ਇਸ ਕਰਕੇ ਵੀ ਮਨਾ ਵੇਖ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਆਪਣੇ ਹੁੰਦਿਆਂ ਹੋਇਆਂ ਆਪਣੇ ਨਾਲੋਂ ਜਿਹੜਾ ਨਾਮ ਹੈ ਉਹਨੂੰ ਮਹਾਨ ਜਣਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਦਾ ਜਸ ਲਿਖ ਕੇ ਫਿਰ ਉਹ ਹਰਿਮੰਦਰ ਵਿੱਚ ਪ੍ਰਕਾਸ਼ ਕਰਕੇ ਅਤੇ ਆਪ ਗੁਰੂ ਅਰਜਨ ਦੇਵ ਜੀ ਉਹ ਪੁੰਜੇ ਬੈਠੇ ਵਿਛਾਈ ਤੇ ਬੈਠੇ ਪਣਗ ਤੋਂ ਹੇਠਾਂ ਬਰਾਜੇ ਆਪ ਅਛਤ ਸਮ ਰੱਥ ਪ੍ਰਭ ਤੁਸੀਂ ਦੇਖ ਲਓ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆਪ ਹੇਠਾਂ ਬੈਠਦੇ ਹੈ ਅਤੇ ਹੁਣ ਵੀ ਤੁਸੀਂ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਮ ਨੂੰ ਜਿਹੜਾ ਬਿਰਾਜਮਾਨ ਹੈ ਹਰਿਮੰਦਰ ਵਿੱਚ ਲਿਆ ਕੇ ਪਣਗ ਉੱਪਰ ਕੀਤਾ ਜਾਂਦਾ ਹੈ ਉੱਚੇ ਥਾਂ ਕੀਤਾ ਜਾਂਦਾ ਹੈ ਅਤੇ ਪਣਗ ਦੇ ਹੇਠਾਂ ਤੁਸੀਂ ਜਾ ਕੇ ਦੇਖੋਗੇ ਚਿੱਟੇ ਰੰਗ ਦੀ ਚਾਦਰ ਜੀ ਵਿਛਾਈ ਹੈ ਉਹ ਚੁਣਾਉਂਦੇ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਇਹ ਪਣਗ ਦੇ ਹੇਠਾਂ ਪੈਂਦੇ ਸਨ ਅਤੇ ਸਾਡੇ ਲਾਣੇ ਦਾ ਹੁਣ ਸਿੱਖਾਂ ਦਾ ਭਲਾ ਕੀ ਹਾਲ ਹੈ ਕਿਤੇ ਸਾਥੋਂ ਬੁੱਢਿਆਂ ਤੋਂ ਬੈਠਾ ਨਹੀਂ ਜਾਂਦਾ ਇੱਥੇ ਕਹਿੰਦੇ ਸਗੋਂ ਸੀਟ ਆਓ ਔਰ ਸ਼ਹਿਰਾਂ 'ਚ ਤਾਂ ਡਾਹ ਵੀ ਦਿੱਤੀਆਂ ਕਈ ਨੇ ਬਣਾ ਤੀਆਂ ਕੁਰਸੀਆਂ ਹੀ ਇੱਥੇ ਲੁਧਿਆਣੇ ਉਹ ਬੈਠੇ ਸੀ ਮੈਂ ਕਿਹਾ ਇਹਨਾਂ ਦੀ ਮੱਤ ਮਾਰੀ ਹੋਈ ਹੈ ਵੀ ਦੇਖ ਲਓ ਜੇ ਤੁਸੀਂ ਨਹੀਂ ਬੈਠਾ ਜਾਂਦਾ ਬਾਹਰ ਮਰ ਲਓ ਵੀ ਜ਼ਰੂਰੀ ਦਰਬਾਰ ਵਿੱਚ ਆ ਕੇ ਇਸ ਤਰ੍ਹਾਂ ਤੁਸੀਂ ਗੁਰੂ ਮਹਾਰਾਜ ਦੀ ਬੇਅਦਬੀ ਕਰਨੀ ਹੈ ਅਤੇ ਬੇਅਦਬੀ ਕਰਕੇ ਬੜੇ ਭਾਰੀ ਦੋਸ਼ਾਂ ਦਾ ਆਪਣੇ ਦੋਸਤ ਸਿਰ 'ਤੇ ਚੜ੍ਹਾਉਣੇ ਹੈ ਕਈ ਵਾਰੀ ਇੱਥੇ ਵੀ ਆ ਲਾਣਾ ਇਹੋ ਜਿਹੜਾ ਬਾਹਰੋਂ ਆਉਂਦਾ ਨਾ ਕਹਿੰਦੇ ਸਾਥੋਂ ਬੈਠ ਨਹੀਂ ਹੁੰਦਾ ਹੈ ਇੱਥੇ ਠਾਣੇ ਲੈ ਜਾਏ ਤੁਹਾਨੂੰ ਵੇਖ ਕਿਵੇਂ ਬੈਠਾ ਸੀ ਤੁਸੀਂ ਜਿੱਥੇ ਕਹੋਗੇ ਉੱਥੇ ਬਹਿ ਜਾਓਗੇ ਇਹ ਮਹਾਰਾਜ ਸ਼ਾਂਤ ਸਰੂਪ ਹੈ ਵੀ ਠੀਕ ਹੈ ਨਹੀਂ ਕੁਝ ਕਹਿੰਦੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਹੁੰਦੇ ਫਿਰ ਤੁਸੀਂ ਇਹ ਕਹਿੰਦੇ ਕਿਤੇ ਸਾਥੋਂ ਨਾ ਬਹਿੰਦੇ ਜਾਂ ਮਸੰਦ ਬਣ ਬਣ ਬਹਿੰਦੇ ਸੀ ਨਾ ਅਤੇ ਮਹਾਰਾਜ ਨੇ ਸਾਰੇ ਤੇਲ ਪਾ ਪਾ ਕੇ ਸਾੜੇ ਸੀ ਅਤੇ ਇਹ ਹਾਲ ਸਾਡੇ ਨਾਲ ਵੀ ਹੋਊਗਾ ਚਲੋ ਇੱਥੇ ਨਹੀਂ ਅਤੇ ਅੱਗੇ ਜ਼ਰੂਰ ਇਹ ਜਾਂ ਨੂੰ ਜਿਹੜੀਆਂ ਬਣ ਬਣ ਕੇ ਬਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਥੋਂ ਬੈਠ ਨਹੀਂ ਹੁੰਦਾ ਅੱਗੇ ਜ਼ਰੂਰ ਚੰਗੀ ਤਰ੍ਹਾਂ ਸੋਧਾ ਲਾ ਕੇ ਬਿਠਾਈ ਦਿੱਤਾ ਜਾਏਗਾ ਇਹਨਾਂ ਨੂੰ ਆਪ ਅਛਤ ਸਮਰੱਥ ਪ੍ਰਭ ਹੁਣ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਨਾਮ ਲੈ ਰਿਹਾ ਕਵੀ ਵੀ ਹੇ ਮੇਰੇ ਮਨਾ ਜਿਹੜੇ ਸਮਰੱਥ ਪ੍ਰਭੂ ਸੀ ਹੈ ਦੇਖ ਦੇਖਦੇ ਧਨੀ ਸੀ ਹੈ ਚੰਗੀ ਤਰ੍ਹਾਂ ਧਨਕ ਵਿੱਚੋਂ ਤੀਰ ਚਲਾ ਕੇ ਦਸ ਦਸ ਵਿੱਚ ਤੀਹ ਹਜ਼ਾਰ ਵੀ ਜ਼ਿੰਦਗਾ ਦੇਣ ਵਾਲੇ ਸਮਰੱਥ ਪ੍ਰਭੂ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਵੀ ਆਪਣੇ ਅਛਤ ਕੀਏ ਹੁੰਦਿਆਂ ਹੋਇਆਂ ਆਪਣੇ ਸਰੀਰ ਦੇ ਮੌਜੂਦ ਹੁੰਦਿਆਂ ਪ੍ਰਤੱਖ ਹੁੰਦਿਆਂ ਹੋਇਆਂ ਦਈ ਵਡਾਈ ਨਾਮ ਇਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ ਵਿੱਚ ਨਾਮ ਦਾ ਜਸ ਹੈ ਇਸ ਨਾਮ ਨੂੰ ਵਡਿਆਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀ ਗੁਰਤਾ ਗੱਦੀ ਦਿੱਤੀ ਹੈ ਅਪਰ ਤਰਕ ਕੋ ਕਰ ਸਕੈ ਇਹ ਮੇਰੇ ਮਨਾਂ ਦੱਸੋ ਹੋਰ ਕਹਿੰਦੇ ਕੌਣ ਕੋਈ ਤਰਕ ਕਰ ਸਕਦਾ ਹੁਜਤ ਕਰ ਸਕਦਾ ਹੈ ਵੀ ਨਾਮ ਨਹੀਂ ਵੱਡਾ ਹੈ ਅਸੀਂ ਵੱਡੇ ਹਾਂ ਜਾਂ ਗੁਰੂ ਵੱਡਾ ਹੈ ਨਾਮ ਨਹੀਂ ਵੱਡਾ ਹੈ ਗੁਰੂ ਨੇ ਤਾਂ ਆਪ ਆਪਣੇ ਹੁੰਦਿਆਂ ਨਾਮ ਨੂੰ ਵੱਡਾ ਜਨਾਇਆ, ਗੁਰੂ ਅਰਜਨ ਦੇਵ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਇਹ ਨਾਮ ਰੂਪ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਸ ਨੂੰ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਠਾਇਆ। ਅੱਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਂ ਲੇ। ਇਸ ਤਰ੍ਹਾਂ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੁੰਦਿਆਂ ਹੋਇਆਂ ਇਹ ਨਾਮ ਰੂਪ ਗੁਰੂ ਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਵਡਿਆਈ ਦੇ ਦਿੱਤੀ, ਗੁਰਤਾ ਗੱਦੀ ਦੇ ਉੱਪਰ ਜੁਗੋ ਜੁਗ ਅਟਾਲ ਬਿਠਾ ਦਿੱਤਾ। ਦੱਸੋ ਹੋਰ ਕੌਣ ਕੋਈ ਐਸਾ ਜਿਹੜਾ ਤਰ ਕਰੇ ਹੁਜਤ ਕਰ ਸਕੇ। ਸਭ ਮਾਨਹਿ ਗੁਣ ਧਾਮ, ਇਸ ਕਰਕੇ ਜਿਹੜੇ ਸਿਆਣੇ ਹੈ ਉਹ ਤਾਂ ਗੁਣਾਂ ਦਾ ਘਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਉਸਨੂੰ ਸਾਰੇ ਮੰਨਦੇ ਪੁੱਜਦੇ ਹੈ, ਸਾਰੇ ਹੀ ਸਤਿਕਾਰ ਕਰਦੇ, ਸਭ ਸੀਸ ਝੁਕਾਉਂਦੇ ਹੈ। ਜੋ ਇਹ ਗੁਣਾਂ ਦਾ ਘਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੋਹਰਾ ਨਿਰਗੁਣ ਸਰਗੁਣ ਨਾਮ ਜੋ, ਇਸੇ ਤਰ੍ਹਾਂ ਹੁਣ ਵਾਹਿਗੁਰੂ ਨਾਮ ਦੀ ਬਾਕੀ ਨਾਮਾਂ ਨਾਲੋਂ ਵਿਸ਼ੇਸ਼ਤਾ ਦੱਸਦੇ ਹੈ। ਉਹ ਵਿਸ਼ੇਸ਼ਤਾ ਜਾਣੀ ਵੱਖਰਾ ਆਪਣਾ ਮਹਾਨਤਾ ਦੱਸ ਰਹੇ ਹੈ। ਉਹ ਕੀ ਹੈ? ਨਿਰਗੁਣ ਸਰਗੁਣ ਨਾਮ ਜੋ, ਜੋ ਵੀ ਨਿਰਗੁਣ ਸਰੂਪ ਦੇ ਨਾਮ ਹੈ, ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਸਰਗੁਣ ਸਰੂਪ ਹੈ ਉਹਦੇ ਜਿਹੜੇ ਕੋਈ ਸਜਾਤੀ ਵਿਜਾਤੀ ਕਿਰਿਆ ਕਰਮ ਨਿਰਨਾਮ ਬਣੇ ਹਨ, ਉਹ ਸਰਗੁਣ ਸਰੂਪ ਦੇ ਨਾਮ, ਨਿਰਗੁਣ ਸਰੂਪ ਦੇ ਜਿੰਨੇ ਵੀ ਨਾਮ ਹਨ। ਵਾਹਿਗੁਰੂ ਤਿੰਨ ਮੇਰ, ਉਹ ਸਾਰੇ ਨਾਮਾਂ ਤੋਂ ਜਿਹੜਾ ਵਾਹਿਗੁਰੂ ਨਾਮ ਹੈ ਇਹ ਮੇਰੇ ਮਨਾ ਉਹ ਤਾਂ ਮੇਰ ਵਾਂਗ ਹੈ। ਜਿਵੇਂ ਸੁਮੇਰ ਪਰਬਤ ਬਹੁਤ ਵੱਡਾ ਹੁੰਦਾ, ਮਹਾਨ ਹੁੰਦਾ, ਵਾਹਿਗੁਰੂ ਨਾਮ ਤਾਂ ਸੁਮੇਰ ਪਰਬਤ ਵਰਗਾ ਵੱਡਾ ਹੈ, ਜਾਂ ਮੇਰ ਨਾ ਮੇਰੂ ਮਣਕੇ ਵਰਗਾ ਹੈ। ਜਿਵੇਂ ਮਾਲਾ ਦਾ ਇੱਕ ਮੇਰੂ ਮਣਕਾ ਹੁੰਦਾ ਜਿਹਦੇ ਆਸਰੇ ਸਾਰੀ ਮਾਲਾ ਹੁੰਦੀ ਹੈ, ਉਹ ਸ਼੍ਰੋਮਣੀ ਮਣਕਾ ਹੁੰਦਾ ਇੱਕ ਤਾਂ ਹੁੰਦੀ ਨਾ 108 ਮਣਕੇ, ਅਤੇ ਉਹ ਵਿਚਕਾਰ ਇੱਕ ਹੋਰ ਹੁੰਦਾ ਮਣਕਾ ਜੀ, ਉਹ ਸਾਰਿਆਂ ਤੋਂ ਜਿੱਥੇ ਆ ਕੇ ਅਸੀਂ ਮਾਰਾ ਫਿਰਦੇ ਫਿਰ ਆ ਕੇ ਮੁੱਕਦੀ ਹੈ ਖਤਮ ਹੁੰਦੀ, ਉੱਥੇ ਅਖੀਰ 'ਤੇ ਇੱਕ ਮਣਕਾ ਹੁੰਦਾ, ਉਹਨੂੰ ਮੇਰੂ ਮਣਕਾ ਕਹਿੰਦੇ, ਉਹ ਸ਼੍ਰੋਮਣੀ ਮਣਕਾ ਹੁੰਦਾ, ਸਭ ਤੋਂ ਮਹਾਨ ਹੁੰਦਾ ਹੈ। ਕਹਿੰਦੇ ਇਸ ਤਰ੍ਹਾਂ ਬਾਕੀ ਨਾਮ ਉਹ ਮਾਲਾ ਦੇ ਮਣਕਿਆਂ ਵਾਂਗ ਹੈ, ਜਿਹੜਾ ਵਾਹਿਗੁਰੂ ਨਾਮ ਹੈ ਇਹ ਮੇਰੂ ਮਣਕੇ ਵਰਗਾ, ਜਿਵੇਂ ਉਹ ਸ਼੍ਰੋਮਣੀ ਹੁੰਦਾ ਉਹ ਨਾਮ ਬਈ ਸੁਮੇਰ ਪਰਬਤ ਵਰਗਾ ਮਹਾਨ, ਸ਼੍ਰੋਮਣੀ ਮੇਰੂ ਮਣਕੇ ਵਰਗਾ ਮਹਾਨ ਹੈ। ਸਭ ਤੇ ਉੱਚਾ ਜਾਣੀਏ, ਇਸ ਕਰਕੇ ਹੇ ਮੇਰੇ ਮਨਾ ਵਾਹਿਗੁਰੂ ਨਾਮ ਨੂੰ ਸਾਰੇ ਨਾਮਾਂ ਤੋਂ ਮਹਾਨ ਉੱਚਾ ਜਾਣ ਲਈਏ। ਲੇਤ ਨਾ ਕੀਜੈ ਦੇਰ, ਵਾਹਿਗੁਰੂ ਨਾਮ ਨੂੰ ਲੈਂਦਿਆਂ ਕੋਈ ਦੇਰੀ ਨਾ ਕਰੀਏ, ਢਿੱਲ ਮੱਠ ਨਾ ਕਰੀਏ, ਆਲਸ ਦਿੱਦਰ ਨਾ ਕਰੀਏ, ਵੀ ਚਲੋ ਬਥੇਰਾ ਸਮਾਂ ਪਿਆ ਨਾਮ ਜਪਣ ਵਾਸਤੇ, ਵੀ ਬੁੱਢੇ ਹੋ ਕੇ ਆਪਾਂ ਮਾਲਾ ਹੀ ਘੁਮਾਉਣੀ ਹੈ। ਕਹਿੰਦੇ ਨਹੀਂ ਦੇਰੀ ਨਾ ਕਰੀਏ, ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਇਹ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਭਾਈ ਮਤਾਂ ਪਤਾ ਕੀ ਇਹ ਸਾਹ ਆ ਹੁਣ ਅਗਲਾ ਆਵੇ ਕਿ ਨਾ ਹੀ ਆਵੇ, ਇਸ ਹਰ ਜਪਦਿਆਂ ਕਿਲ ਢੰਨਾ ਵੀ ਕੀਜੀ ਮੇਰੇ ਜੀ ਮਨ। ਵਾਹਿਗੁਰੂ ਦਾ ਨਾਮ ਜਪਦਿਆਂ ਬਹੁਤਾ ਕੀ ਅੱਖਣ ਜਿੰਨਾ ਵੀ ਢਿੱਲ ਮੱਠ ਨਹੀਂ ਕਰਨੀ ਚਾਹੀਦੀ। ਇੱਥੇ ਕਵੀ ਵੀ ਆਪਣੇ ਮਨ ਨੂੰ ਕਹਿੰਦਾ ਹੈ ਵੀ ਇਹ ਨਾਮ ਨੂੰ ਲੈਂਦਿਆਂ ਕੋਈ ਦੇਰੀ ਨਾ ਕਰੀਏ, ਇਹਨੂੰ ਜਪਣ ਲੱਗ ਜਾਈਏ ਛੇਤੀ। ਚੌਪਈ ਨਿਰਗੁਣ ਨਾਮਨ ਤੇ ਵੱਧ ਐਸੇ, ਬਾਕੀ ਵੀ ਮਨਾ ਜਿਹੜਾ ਵਾਹਿਗੁਰੂ ਦੇ ਨਿਰਗੁਣ ਸਰੂਪ ਦੇ ਨਾਮ ਹੈ ਉਹਨਾਂ ਤੋਂ ਵੀ ਜਿਹੜਾ ਵਾਹਿਗੁਰੂ ਨਾਮ ਵਧੀਕ ਹੈ, ਵੱਧ ਹੈ, ਵੱਡਾ ਹੈ। ਸੋ ਕਰ ਅਰਥ ਬਖਾਨੋ ਜੈਸੇ, ਕਹਿੰਦੇ ਵਾਹਿਗੁਰੂ ਨਾਮ ਕਿਵੇਂ ਵੱਡਾ ਉਹ ਚੰਗੀ ਤਰ੍ਹਾਂ ਖੋਲ ਕਰਕੇ ਅਸੀਂ ਕਥਨ ਕਰਦੇ ਹਾਂ। ਵਾਹਿ ਨਾਮ ਆਚਰਜ ਕੋ ਹੋਈ, ਜਿਹੜੇ ਪਹਿਲਾਂ ਦੋ ਅੱਖਰ ਹੈ ਨਾ ਵਾਹੇ, ਕਹਿੰਦੇ ਵਾਹੇ ਦਾ ਨਾਮ ਦਾ ਜਿਹੜਾ ਅਰਥ ਹੈ ਉਹ ਕਹਿੰਦੇ ਅਚਰਜ ਹੁੰਦਾ ਹੈ। ਵਾਹੇ ਕਹਿ ਦਿਓ ਅਚਰਜ ਕਹਿ ਦਿਓ ਇੱਕੋ ਹੀ ਗੱਲ ਹੈ, ਜਿਹੜਾ ਵਾਹ ਨਾਮ ਦਾ ਪਦ ਹੈ ਉਹਦਾ ਅਰਥ ਕਹਿੰਦੇ ਅਚਰਜ ਹੁੰਦਾ ਹੈ। ਅਚਰਜ ਤੇ ਪਰ ਉਕਤ ਨ ਕੋਈ, ਜਿੱਥੇ ਅਚਰਜ ਦਾ ਕਥਨ ਹੈ ਉਹ ਤੋਂ ਅੱਗੇ ਹੋਰ ਕੋਈ ਉਕਤ ਕੀ ਕਥਨ ਹੀ ਨਹੀਂ ਹੈ। ਜਿੱਥੇ ਅਸੀਂ ਵਾਹ ਵਾਹ ਕਹਿ ਦਈਏ ਉੱਥੋਂ ਅੱਗੇ ਕੋਈ ਕਥਨ ਹੀ ਨਹੀਂ ਹੈ ਨਾ, ਅਸੀਂ ਉੱਥੇ ਹੀ ਵਾਹ ਵਾਹ ਕਹਾਂਗੇ। ਜਿੱਥੇ ਬਿਸਮਾਤ ਬਾਵੇ ਚੱਲੇ ਅਚਰਜ ਹੋ ਜਾਂਗੇ, ਹੱਕੇ ਬੱਕੇ ਹੋ ਜਾਂਗੇ, ਉੱਥੇ ਸਾਡੇ ਮੁਖ ਤੋਂ ਵਾਹ ਵਾਹ ਨਿਕਲੇਗਾ। ਅਤੇ ਜੇ ਵਾਹ ਨਿਕਲ ਗਿਆ ਉਸ ਤੋਂ ਅੱਗੇ ਹੋਰ ਕੀ ਭਲਾ ਕਥਨ ਕਰਾਂਗੇ, ਇਹ ਤਾਂ ਅਖੀਰ 'ਤੇ ਹੈ ਨਾ। ਕਹਿੰਦੇ ਵਾਹ ਜਿਹੜਾ ਨਾਮ ਦਾ ਪੈਦਾ ਉਹਦਾ ਅਰਥ ਹੈ ਅਚਰਜ, ਜਿੱਥੇ ਅਚਰਜਤਾ ਜੇ ਉਹ ਤੋਂ ਅੱਗੇ ਕੋਈ ਕਹਿੰਦੇ ਕਥਨ ਹੀ ਨਹੀਂ ਹੁੰਦੀ ਹੈ, ਉਹ ਤੋਂ ਅੱਗੇ ਕੋਈ ਬਿਆਨ ਨਹੀਂ ਹੁੰਦਾ, ਕੋਈ ਬਾਣੀ ਨਹੀਂ ਹੁੰਦੀ, ਕਹਿਣਾ ਨਹੀਂ ਹੁੰਦਾ। ਗੋਤਮ ਨਾਮ ਅਗਿਆਨ ਅਨਿਤ, ਲਾ ਹੋਰ ਕਹਿੰਦੇ ਮੇਰੇ ਮਨਾ ਤੈਨੂੰ ਇਹ ਥੋੜੇ ਜੇ ਨਾਮ ਜਿਹੜਾ ਗੁੱਗਾ ਅੱਖਰ ਹੈ ਵੀ ਉਹਦਾ ਮਹਿਨਾ ਕੀ ਹੈ। ਗੋ ਨੋ ਜਿਹੜਾ ਗੋ ਨਾਮ ਦਾ ਪਦ ਹੈ ਉਹਦਾ ਅਰਥ ਹੈ ਤਮ ਹਨੇਰਾ, ਉਹ ਹਨੇਰਾ ਕੀ ਹੈ ਅਗਿਆਨ ਦਾ, ਅਗਿਆਨ ਹੈ ਉਹ ਜਿਹੜਾ ਅਗਿਆਨ ਹਨੇਰਾ ਰੂ ਉਹ ਅਨਿਤ ਨਾਸਵੰਤ ਹੈ। ਰੋ ਪ੍ਰਕਾਸ਼ ਕੀਓ ਜਿਨ ਚਿੱਤ, ਫਿਰ ਇਸੇ ਤਰ੍ਹਾਂ ਹੁਣ ਪਹਿਲਾਂ ਵਾਹਾ ਦਾ ਅਰਥ ਕਰਦੇ, ਹੁਣ ਗੁਰੂ ਜਿਹੜਾ ਕਰਦੇ ਉਹਦਾ ਕਰਦੇ ਅਰਥ। ਰੋ ਪ੍ਰਕਾਸ਼ ਕੀਓ ਜਿਨ ਚਿੱਤ, ਰੋ ਦਾ ਰੂ, ਰੋ ਦਾ ਅਰਥ ਹੈ ਪ੍ਰਕਾਸ਼, ਜਿਹੜਾ ਚਿੱਤ ਵਿੱਚ ਪ੍ਰਕਾਸ਼ ਕਰਦੇ, ਚਾਨਣਾ ਕਰਦੇ, ਅਗਿਆਨ ਦਾ ਹਨੇਰਾ ਦੂਰ ਕਰਕੇ ਉਹਨੂੰ ਗੁਰੂ ਕਿਹਾ ਜਾਂਦਾ ਹੈ। ਇਸ ਕਰਕੇ ਵਾਹੇ ਗੁਰੂ ਵਾਹ ਅਚਰਜ ਹੈ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਕਰਨ ਵਾਲਾ ਹੈ। ਇਉਂ ਸ੍ਰੀ ਨਾਨਕ ਨਾਮ ਬਣਾਇਓ, ਇਸ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਨਾਮ ਬਣਾਇਆ ਹੈ। ਸੁਣ ਸਰੋਤ ਸੰਤਨ ਚਿੱਤ ਸੁਖ ਪਾਇਓ, ਜਿੰਨੇ ਸਾਧੂ ਸੰਤ ਹੈ ਉਹਨਾਂ ਨੇ ਕੰਨਾਂ ਵਿੱਚ ਸੁਣ ਕੇ ਆਪੋ ਆਪਣੇ ਚਿੱਤਾਂ ਵਿੱਚ ਬੜਾ ਸੁਖ ਪਾਇਆ ਹੈ ਵੀ ਇਹ ਵਾਹਿਗੁਰੂ ਨਾਮ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸੁਣਾਇਆ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਇਹ ਸਭ ਤੋਂ ਮਹਾਨ ਹੈ। ਪੁਨ ਸਰਗੁਣ ਕੇ ਨਾਮ ਤੇ, ਇਸੇ ਤਰ੍ਹਾਂ ਪੁਨਾ ਜਿਹੜੇ ਸਰਗੁਣ ਸਰੂਪ ਦੇ ਨਾਮ ਹਨ, ਅਦਕ ਜਾਨ ਮਨ ਮਾਹ, ਉਹਨਾਂ ਨਾਲੋਂ ਵੀ ਜਿਹੜਾ ਵਾਹਿਗੁਰੂ ਨਾਮ ਹੈ ਮਨ ਦੇ ਵਿੱਚ ਬਹੁਤਾ ਵੱਡਾ ਜਾਣ ਲਈ ਹੈ। ਜਿਹ ਸਿਮਰਤ ਕਲ ਕਾਲ ਕੇ, ਜਿਸ ਵਾਹਿਗੁਰੂ ਦੇ ਨਾਮ ਦੇ ਸਿਮਰਨੇ ਕਰਕੇ ਜਿੰਨੇ ਕਲਯੁਗ ਦੇ ਸਮੇਂ ਦੇ ਕਲਮਲ ਅਖਿਲ ਨਸਾ ਹੈ, ਕਲਮਲ ਕੀ ਪਾਪ ਅਖਿਲ ਕੀ ਸਾਰੇ ਸਮੂਹ ਉਹ ਨਸ ਜਾਂਦੇ, ਨਾਸ ਹੋ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਚੌਪਈ ਵਵਾ ਵਾਸ ਦੇਵ ਤੇ ਲੀਨ, ਇਸ ਤਰ੍ਹਾਂ ਇਹ ਜਾਣੀ ਵਾਹਿਗੁਰੂ ਇਹਦੇ ਅੱਡੋ ਅੱਡੀ ਅਰਥ ਕਰਕੇ ਸਮਝਾਇਆ ਬਜਾਇਆ ਵੀ ਇਹਦੇ ਜਾਪ ਕਰਨ ਨਾਲ ਵਾਹਿਗੁਰੂ ਦੇ ਜਿੰਨੇ ਸਾਰੇ ਪਾਪ ਹੈ ਨਾਸ ਹੋ ਜਾਂਦੇ, ਖਤਮ ਹੋ ਜਾਂਦੇ, ਭੱਜ ਜਾਂਦੇ ਹਨ। ਹੁਣ ਇਹ ਜਿਹੜੇ ਚਾਰ ਅੱਖਰ ਹੈ ਵੀ ਬਾਵਾ ਅੱਖਰ ਹੈ, ਹਾਹਾ ਅੱਖਰ ਹੈ, ਅਤੇ ਇਸੇ ਤਰ੍ਹਾਂ ਗੁੱਗਾ ਅੱਖਰ ਹੈ, ਅਖੀਰ ਅਤੇ ਚੌਥਾ ਅੱਖਰ ਹੈ ਰਾਰਾ, ਵੀ ਇਹ ਕਿੱਥੋਂ ਕਿੱਥੋਂ ਲਏ ਗਏ ਹੈ, ਬਾਵਾ ਅੱਖਰ ਕਿੱਥੋਂ ਲਿਆ ਗਿਆ, ਕਿਹੜੇ ਨਾਮ ਤੋਂ ਲਿਆ ਗਿਆ, ਹਾਹਾ ਅੱਖਰ ਕਿਸ ਤੋਂ ਗ੍ਰਹਿਣ ਕੀਤਾ ਗਿਆ, ਗੱਗਾ ਕਿਸ ਤੋਂ ਲਿਆ ਹੈ, ਜਿਹੜਾ ਰਾਰਾ ਅੱਖਰ ਇਹਦੇ ਵਿੱਚ ਚੌਥਾ ਹੈ ਉਹ ਕਿੱਥੋਂ ਲਿਆ ਗਿਆ ਹੈ। ਅਤੇ ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਬਾਹਰੂ ਨਾਮ ਬਣਾਇਆ ਹੈ, ਇਹ ਅੱਖਰ ਕਿੱਥੋਂ ਲਏ ਗਏ ਹੈ, ਕਿਹੜੇ ਨਾਮਾਂ ਵਿੱਚੋਂ ਲਏ ਹੈ, ਉਹਦੀ ਵਾਕਫੀਅਤ ਕਵੀ ਜੀ ਅੱਗੇ ਦੇ ਰਹੇ ਹੈ। ਚੌਪੀ ਛੰਦ ਵਿੱਚ ਇਹ ਜਿਹੜਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ, ਕਿਉਂਕਿ ਜਿੰਨਾ ਕੁ ਸਮਾਂ ਨਿਯਤ ਕੀਤਾ ਗਿਆ ਉਹ ਕਰੀਬਨ ਪੂਰਾ ਹੀ ਹੋ ਗਿਆ। ਲੋ ਇੱਥੇ ਹੀ ਆਪਾਂ ਹੁਣ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਏ ਜੀ। ਪੁਨ ਸਰਗੁਣ ਕੇ ਨਾਮ ਤੇ, ਅਦਕ ਜਾਨ ਮਨ ਮਾਹੇ, ਜਿਹ ਸਿਮਰਤ ਕਲ ਕਾਲ ਕੇ, ਕਲ ਮਿਲ ਅਖਲ ਨਸਾ ਹੈ।